ਦਾਸੇ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਦੋਹਰਾ ਤੇਗ ਬਹਾਦਰ ਧਰਮ ਤੁਜ ਹਰਤਾ ਤੁਰਕਨ ਮੂਲ ਚਰਨ ਸ਼ਰਨ ਤਾਰਨ ਤਰਨ ਨਮੋ ਹੋਇ ਅਨਕੂਲ ਤੇਗ ਬਹਾਦਰ ਧਰਮ ਤੁਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਚਵਰ ਛਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਹੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਬਹੁਤ ਹੀ ਸੁੰਦਰ ਦੀਵਾਨ ਅੰਮ੍ਰਿਤ ਵੇਲੇ ਤੋਂ ਸਜ ਰਿਹਾ ਹੈ। ਅੰਮ੍ਰਿਤ ਵੇਲੇ ਤੋਂ ਗੁਰਬਾਣੀ ਸਰੂਪ ਸਤਿਗੁਰੂ ਜੀ ਦੀ ਪ੍ਰਕਾਸ਼ ਸੇਵਾ ਦੇ ਨਾਲ ਹੀ ਕੁਛ ਸਮਾਂ ਬਾਣੀ ਦਾ ਜਾਪ ਪਾਠ ਹੋਇਆ ਹੈ, ਕੀਰਤਨ ਹੋਇਆ ਹੈ। ਸਤਿਗੁਰੂ ਸਾਹਿਬ ਜੀ ਦਾ ਕੀਰਤਨ ਤੋਂ ਬਾਅਦ ਆਪਾਂ ਕੁਛ ਸਮਾਂ ਇਤਿਹਾਸ ਪੜ੍ਹਨ ਸੁਣਨ ਲਈ ਪ੍ਰਾਰੰਭ ਕੀਤਾ ਹੋਇਆ ਹੈ, ਜੋ ਇਤਿਹਾਸ ਕਵੀ ਸੰਤੋਖ ਸਿੰਘ ਜੀ ਨੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਲਿਖਿਆ ਹੈ। ਸੋਹਣੇ ਛੰਦਾਬੰਦੀ ਸੋਹਣੀ ਕਾਵਿ ਰਚਨਾ ਵਿੱਚ ਲਿਆ ਕੇ ਸ਼ਰਧਾ ਭਾਵਨਾ ਵਿੱਚ ਭਿੱਜਿਆ ਹੋਇਆ, ਲੀਨ ਹੋਇਆ ਹੋਇਆ ਉਹ ਇਤਿਹਾਸ ਆਪਾਂ ਪ੍ਰਾਰੰਭ ਕੀਤਾ ਹੈ। ਇਤਿਹਾਸ ਦੀ ਪ੍ਰਾਰੰਭਤਾ ਵਿੱਚ ਇਤਿਹਾਸ ਕਹਿਣ ਤੋਂ ਪਹਿਲਾਂ ਕਵੀ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਦਸਾਂ ਜਾਮਿਆਂ ਦੇ ਮਹਿਮਾ ਦੇ ਮੰਗਲ ਕੀਤੇ ਹੈ, ਜਸ ਕੀਤਾ ਹੈ। ਉਹ ਮਹਿਮਾ ਦੇ ਜਿਹੜੇ ਛੰਦ ਹਨ ਜਾਂ ਕਿਰਤ ਛੰਦ ਹਨ ਜਾਂ ਸਵੀਆ ਛੰਦ ਦੋਹਰਾ ਛੰਦ ਹਨ, ਉਹ ਲੜੀਵਾਰ ਰੂਪ ਵਿੱਚ ਆਪਾਂ ਪੜ੍ਹ ਸੁਣ ਰਹੇ ਹਾਂ। ਪਿੱਛੇ ਅੱਠਵੇਂ ਪਾਤਸ਼ਾਹ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਜਿਵੇਂ ਕਵੀ ਸੰਤੋਖ ਸਿੰਘ ਜੀ ਨੇ ਛੰਦਾਬੰਦੀ ਵਿੱਚ ਮਹਿਮਾ ਦਾ ਮੰਗਲ ਕੀਤਾ ਉਹ ਆਪਾਂ ਵਿਚਾਰ ਲਿਆ ਸੀ, ਜਿਹਦੇ ਵਿੱਚ ਜਿਵੇਂ ਮੈਲ ਤੋਂ ਰਹਿਤ ਕਵਲ ਫੁੱਲ ਹੁੰਦਾ ਹੈ, ਲਾਲੀ ਸਹਿਤ ਬੜਾ ਚੰਗਾ, ਇਸ ਤਰ੍ਹਾਂ ਵੀ ਮਹਾਰਾਜ ਦੇ ਜਿਹੜੇ ਚਰਨ ਕਮਲ ਹੈ ਬੜੀ ਲਾਲੀ ਸਹਿਤ ਹੈ, ਬੜੇ ਚੰਗੇ ਹੈ ਦੋਵੇਂ ਚਰਨ, ਅਤੇ ਦੋਵਾਂ ਚਰਨਾਂ ਦੇ ਉੱਪਰ ਕਹਿੰਦੇ ਜਿਹੜੀਆਂ ਉਂਗਲੀਆਂ ਹਨ ਉਹਨਾਂ 'ਤੇ ਉਂਗਲਾਂ 'ਤੇ ਜਿਹੜੇ ਨਹੁੰ ਹਨ ਉਹ ਇਉਂ ਸਮਝ ਲਓ ਵੀ ਹੀਰਿਆਂ ਦੀ ਜਿਵੇਂ ਜ਼ਰੂਰਤ ਕੀਤੀ ਹੋਵੇ। ਹੀਰੇ ਚਮਕਦੇ ਦਮਕਦੇ ਹੁੰਦੇ ਆ, ਗੁਰੂ ਮਹਾਰਾਜ ਦੇ ਚਰਨਾਂ ਦੀ ਉਂਗਲੀਆਂ 'ਤੇ ਜਿਹੜੇ ਨਹੁੰ ਆ ਹੀਰਿਆਂ ਵਾਂਗੂੰ ਜਲੇ ਚਮਕ ਰਹੇ ਹੈ। ਦੂਜਾ ਦ੍ਰਿਸ਼ਟਾਂਤ ਵੀ ਜਿਵੇਂ ਉਹ ਤਾਰੇ ਚਮਕਦੇ ਹੁੰਦੇ, ਇਸ ਤਰ੍ਹਾਂ ਜਿਹੜੇ ਆਕਾਸ਼ ਦੇ ਤਾਰੇ ਹੈ ਉਹਨਾਂ ਨੇ ਆਪਣਾ ਆਪ ਚਿੱਤ ਭਲਾ ਸਮਝ ਕੇ ਭਲਾ ਚਿੱਤ ਵਿਖੇ ਵੀ ਸਾਡਾ ਭਲਾ ਹੋਵੇ, ਵੀ ਮਾਤ ਲੋਕ ਵਿੱਚ ਆ ਕੇ ਆਕਾਸ਼ ਵੀ ਜਿਹੜਾ ਉਹ ਘੁੰਮਣਾ ਸੀ ਚੱਕਰ ਕੱਟਣਾ ਸੀ ਉਹ ਛੱਡ ਦਿੱਤਾ, ਅਤੇ ਗੁਰੂ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ 'ਤੇ ਉਹ ਜਿਹੜੇ ਤਾਰੇ ਸੀ ਨੌ ਰੂਪ ਵਿੱਚ ਆ ਕੇ ਇਸ਼ਤ ਹੋਵੇ। ਇਸ ਤਰ੍ਹਾਂ ਦੀ ਉਹਨਾਂ ਨੇ ਵਿਧੀ ਠਟ ਲਈ ਵੀ ਮਹਾਰਾਜ ਦੇ ਚਰਨਾਂ 'ਤੇ ਜੇ ਅਸੀਂ ਨਹੁੰ ਬਣ ਕੇ ਰਹਾਂਗੇ ਸਾਡਾ ਜਿਹੜਾ ਚੱਕਰ ਹੈ ਜਿਹੜਾ ਅਸੀਂ ਘੁੰਮਦੇ ਰਹਿੰਦੇ ਇਹ ਖਤਮ ਹੋ ਜਾਊਗਾ। ਇਉਂ ਕਹਿੰਦੇ ਜਿਹੜੇ ਆਕਾਸ਼ ਦੇ ਤਾਰੇ ਉਹ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ ਦੀਆਂ ਉਂਗਲੀਆਂ ਦੇ ਉੱਪਰ ਨਹੁੰ ਬਣ ਕੇ ਆ ਟਿੱਕੇ। ਫਿਰ ਤੀਜਾ ਦ੍ਰਿਸ਼ਟਾਂਤ ਲਿਆ ਵੀ ਮਾਨੋ ਜਿਹੜਾ ਦੇਵਤਿਆਂ ਦਾ ਕਾਰੀਗਰ ਬਾਬਾ ਵਿਸ਼ਵਕਰਮਾ ਹੈ, ਉਹਨੇ ਸ਼ੇਸ਼ ਨਾਗ ਦੇ ਨਾਲੋਂ ਕੋਲੋਂ ਸੋਹਣੀਆਂ ਕਹਿੰਦੇ ਮਣੀਆਂ ਲੈ ਕੇ ਫਿਰ ਜਿਵੇਂ ਵਿਸ਼ਨੂੰ ਦੇ ਘਰ ਵਾਲੀ ਜਿਹੜੀ ਲੱਛਮੀ ਹੈ ਉਹਦੇ ਵਾਸਤੇ ਕੁਟੀਆ ਬਣਾ ਦਿੱਤੀ ਹੋਵੇ, ਇਸ ਤਰ੍ਹਾਂ ਵੀ ਉਹ ਉੱਥੇ ਬੜੇ ਸੁੱਖ ਆਰਾਮ ਨਾਲ ਰਹਿ ਰਹੀ ਹੋਵੇ ਮਣੀਆਂ ਜੜਤ ਹੋਈ ਕੁਟੀ ਹੋਈ ਕੁਟੀਆ ਵਿੱਚ। ਇਸ ਤਰ੍ਹਾਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਜਿਹੜੇ ਚਰਨ ਹੈ ਇਹ ਤਾਂ ਸੋਹਣਾ ਮਾਨੋ ਮਨ ਬਾਬੇ ਵਿਸ਼ਵਕਰਮੇ ਨੇ ਕਹਿੰਦੇ ਮਕਾਨ ਬਣਾਇਆ ਪਹਿਲਾਂ ਚਰਨ ਰੂਪ, ਅਤੇ ਉਹ ਜਿਹੜਾ ਮਕਾਨ ਹੈ ਉਹਦੀ ਸੁੰਦਰਤਾ ਵਾਸਤੇ ਜਿਵੇਂ ਕੋਈ ਮਣੀਆਂ ਦੀ ਜੜਤ ਕੀਤੀ ਹੋਵੇ ਉਹ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਜਿਹੜੇ ਚਰਨ ਮਕਾਨ ਵਾਂਗ ਹੈ, ਜਿਹੜੀਆਂ ਨਾ ਹੈ ਇਹ ਮਾਨੋ ਚਰਨਾਂ 'ਤੇ ਮਣੀਆਂ ਲੈ ਕੇ ਜੜ ਦਿੱਤੇ ਆ, ਸੋਹਣੀ ਕੁਟੀਆ ਬਣ ਗਈ ਜਿੱਥੇ ਲਕਸ਼ਮੀ ਆਪਣੀ ਖੁਸ਼ੀ ਨਾਲ ਰਹਿ ਰਹੀ ਹੈ। ਵੀ ਮਹਾਰਾਜ ਦੇ ਚਰਨਾਂ ਵਿੱਚ ਮਾਇਆ ਰਹਿ ਰਹੀ ਨਾ, ਇਸ ਤਰ੍ਹਾਂ ਕਹਿੰਦੇ ਜਿਹੜੀ ਮਾਇਆ ਲਕਸ਼ਮੀ ਆ ਉਹ ਆਪਣੀ ਕੁਟੀਆ ਬਣਾ ਕੇ ਮਹਾਰਾਜ ਦੇ ਚਰਨਾਂ ਵਿੱਚ ਸੁੱਖ ਆਰਾਮ ਨਾਲ ਵਸ ਰਹੀ ਹੈ। ਫਿਰ ਕਹਿੰਦੇ ਵੀ ਠੀਕ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਜਿਹੜੇ ਚਰਨ ਕਮਲਾਂ ਨੂੰ ਬਣੇ ਹੈ ਜਿਵੇਂ ਨਾ ਐਸੇ ਹੈ ਜਿਵੇਂ ਚੰਦਰਮਾ ਦੇ ਟੁਕੜੇ ਹੋਣ ਟੁਕੜੀਆਂ ਹੋਣ, ਵੀ ਚੰਦਰਮਾ ਦੇ ਟੁਕੜੇ ਕਰਕੇ ਹੀ ਉਹ ਲਾਏ ਹੋਣ ਨਾ ਉਂਗਲੀਆਂ ਉੱਪਰ ਨਾ ਰੂਪ ਵਿੱਚ। ਕਹਿੰਦੇ ਇਹ ਵੀ ਜਿਹੜੀ ਉਪਮਾ ਕੋਈ ਬਹੁਤੀ ਵੱਡੀ ਨਹੀਂ ਹੈ, ਇਹ ਵੀ ਐਵੇਂ ਲੱਟੀ ਜੀ ਹੈ ਨਿਉਣ ਜੀ ਉਪਮਾ ਹੈ, ਜਾਂ ਇਸ ਤਰ੍ਹਾਂ ਦਾ ਜਿਹੜਾ ਦ੍ਰਿਸ਼ਟਾਂਤ ਪ੍ਰਦਾਨ ਦੇ ਕੇ ਗੱਲ ਜੀ ਕਰਨੀ ਹੈ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ ਦੇ ਜਿਹੜੇ ਨਾਂ ਹੈ ਉਹ ਚੰਦਰਮਾ ਦੇ ਟੁਕੜਿਆਂ ਵਰਗੇ ਹੈ ਚਮਕਦੇ ਦਮਕਦੇ, ਇਹ ਉਪਮਾ ਵੀ ਜਿਹੜੀ ਗੱਲ ਕਰਨੀ ਉਹ ਵੀ ਲੱਟੀ ਵਰਗੀ ਹੈ ਜਿਵੇਂ ਬੱਚਿਆਂ ਦੀ ਐਵੇਂ ਗੱਲ ਹੁੰਦੀ ਹੈ ਐਵੇਂ ਜਬੜੀਆਂ ਮਾਰਦੇ ਹਾਂ ਕਹਿੰਦੇ ਜਬੜੀ ਮਾਰਨੀ ਹੈ ਮੈਂ ਗੱਲ ਨਿਉਣ ਜੀ ਗੱਲ ਕਹੀ ਹੈ, ਇਹ ਬੱਚੇ ਵਰਗੀ ਗੱਲ ਹੈ, ਕੋਈ ਬਹੁਤੀ ਵੱਡੀ ਉੱਚੀ ਸੁੱਚੀ ਮਹਿਮਾ ਨਹੀਂ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਜਿਹੜੇ ਚਰਨ ਹੈ ਜਿਹੋ ਜਿਹੇ ਹੈ ਉਹ ਜਿਹੇ ਉਹ ਆਪ ਹੀ ਹਨ। ਇਸ ਤਰ੍ਹਾਂ ਸੋਹਣੇ ਢੰਗ ਨਾਲ ਜੋ ਇਹ ਕਵੀ ਜੀ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਦੇ ਮਹਿਮਾ ਦਾ ਮੰਗਲ ਕੀਤਾ ਸੀ, ਆਪਾਂ ਸਾਰਾ ਪਿੱਛੇ ਪੜ੍ਹ ਸੁਣ ਲਿਆ ਸੀ। ਅੱਜ ਅੱਗੇ ਨੌਵੇਂ ਪਾਤਸ਼ਾਹ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਿਮਾ ਵਡਿਆਈ ਦਾ ਮੰਗਲ ਕਵੀ ਕਰ ਰਿਹਾ ਹੈ, ਆਪਣੀ ਸ਼ਰਧਾ ਜਣਾ ਰਿਹਾ। ਕਵੀ ਸੰਤੋਖ ਸਿੰਘ ਵੀ ਗੁਰੂ ਹਰਕ੍ਰਿਸ਼ਨ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿਹੜੇ ਚਰਨ ਹਨ ਅਤੇ ਉਹਨਾਂ ਦਾ ਸਰੀਰ ਹੈ ਕਿਹੋ ਜਿਹਾ ਮਹਾਨ ਤੋਂ ਮਹਾਨ ਹੈ, ਉਹ ਕਹਿ ਰਹੇ ਕਵੀ ਜੀ, ਆਪਾਂ ਸੁਣੀਏ। ਮਨ ਲਾ ਕੇ ਤੇਗ ਬਹਾਦਰ ਧਰਮ ਧੁਜ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਹੇ ਸਰੋਤਾ ਜਨੋ, ਹੇ ਕਥਾ ਸੁਣਨ ਵਾਲਿਓ, ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਤੇਗ ਦੀ ਬਹਾਦਰੀ ਕਰਨ ਵਾਲੇ ਹੈ, ਜਿਹੜਾ ਉਹ ਕੱਚਾ ਤਾਗਾ ਵੀ ਸੀ, ਉਹ ਤੇ ਕੱਟ ਨਹੀਂ ਸਕੀ ਸੀ ਗੁਰੂ ਮਹਾਰਾਜ ਦਾ ਸੀਸ ਦਾ, ਪਹਿਲਾਂ ਇੱਧਰ ਉੱਧਰ ਹੋ ਗਿਆ ਸੀ, ਭਾਣਾ ਪਰਦੇ ਸੀਸ ਦੀਆ ਪਰ ਸਿਰ ਨਾ ਦੀਆ। ਇਸ ਤਰ੍ਹਾਂ ਜੋ ਤੇਗ ਦੀ ਬਹਾਦਰੀ ਕਰਨ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਜੀ, ਉਹ ਧਰਮ ਦੇ ਤੁਜਾ ਰੂਪ ਹੈ, ਧਰਮ ਦੇ ਨਿਸ਼ਾਨ ਸਾਹਿਬ ਵਾਂਗ ਹੈ, ਜਿਵੇਂ ਨਿਸ਼ਾਨ ਦੇ ਝੰਡੇ ਦੇ ਆਸਰੇ ਸਾਰੀ ਫੌਜ ਲੜਦੀ ਹੁੰਦੀ ਹੈ। ਜੇ ਕਿਸੇ ਦਾ ਝੰਡਾ ਨੀਵਾਂ ਹੋ ਜਾਏ ਜਾਂ ਨੀਵਾਂ ਉਹ ਕਰ ਦੇਵੇ ਤਾਂ ਸਮਝ ਲਓ, ਕਹਿੰਦੇ ਵੀ ਸਾਡੀ ਹਾਰ ਹੋ ਗਈ ਹੈ। ਜਿੰਨੇ ਜਰਨੈਲ ਹੈ, ਕਮਾਂਡਰ ਹੈ, ਹੋਰ ਫੌਜੀ ਸਾਰੇ ਝੰਡੇ ਦੇ ਹੇਠ ਟੁੱਟ ਟੁੱਟ ਕੇ ਮਰਦੇ ਹੁੰਦੇ ਆ, ਵੀ ਝੰਡਾ ਨਹੀਂ ਡਿੱਗਣ ਦੇਣਾ ਹੈ। ਕਿਉਂ? ਗੁਰੂ ਤੇਗ ਬਹਾਦਰ ਸਾਹਿਬ ਦੇ ਧਰਮ ਦੇ ਤੁਜਾ ਹੈ। ਜੇ ਕਿਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿ ਦਿੰਦੇ ਵੀ ਚਲੋ ਜਿਵੇਂ ਵੀ ਤੂੰ ਰੰਗ ਜੇ ਕਹਿੰਦਾ ਉਵੇਂ ਕਰ ਲੈਂਦੇ, ਅਸੀਂ ਵੀ ਮੁਸਲਮਾਨ ਬਣ ਲੈਂਦੇ ਹਾਂ ਸਾਰਾ, ਕਹਿੰਦੇ ਧਰਮ ਡਿੱਗ ਪੈਣਾ ਸੀ, ਝੰਡਾ ਡਿੱਗ ਪੈਣਾ ਸੀ, ਹਿੰਦੂਆਂ ਦਾ ਧਰਮ ਨਹੀਂ ਰਹਿਣਾ ਸੀ। ਕਿਉਂ? ਨਿਸ਼ਾਨ ਸਾਹਿਬ ਜਿਵੇਂ ਸਾਰਿਆਂ ਦਾ ਉਹ ਆਸਰਾ ਹੁੰਦਾ ਹੈ, ਕਿਉਂ ਸਾਰੇ ਜਿਹੜੇ ਖੱਤਰੀ ਸੀ, ਵੈਸ ਸੀ, ਬ੍ਰਾਹਮਣ ਸੀ, ਸਾਰਿਆਂ ਦੇ ਗੁਰੂ ਤੇਗ ਬਹਾਦਰ ਸਾਹਿਬ ਧਰਮ ਦੇ ਤੁਜਾ ਰੂਪ ਸਨ, ਸਾਰਿਆਂ ਦੇ ਧਰਮ ਦੇ ਸਹਾਰਾ ਸਨ, ਜਿਨ੍ਹਾਂ ਦੇ ਆਸਰੇ ਹਿੰਦੂਆਂ ਦਾ ਧਰਮ ਕਾਇਮ ਰਿਹਾ ਹੈ। ਹਰਤਾ ਤੁਰਕਨ ਮੂਲ। ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਕੈਸੇ ਹੈ ਜਿਹੜੇ ਤੁਰਕ ਉਹਨਾਂ ਦੇ ਜ਼ੁਲਮ ਰਾਜ ਦੀ ਜੜ੍ਹ ਨੂੰ ਹਰਨ ਵਾਲੇ ਹੈ, ਜ਼ੁਲਮ ਰਾਜ ਦੀ ਜੜ੍ਹ ਨੂੰ ਪੁੱਟਣ ਵਾਲੇ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ। ਉਹੀ ਆਪ ਜੀ ਨੇ ਜਦੋਂ ਔਰੰਗਜ਼ੇਬ ਨੇ ਕਿਹਾ ਸੀ ਵੀ ਮੈਂ ਦੋ ਤੋਂ ਇੱਕ ਕਰ ਦੇਣਾ ਹੈ, ਇੱਕ ਧਰਮ ਵਾਲੇ ਕਰ ਦੇਣਾ ਹੈ, ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਿਰਭੈ ਹੋ ਕੇ ਕਿਹਾ, ਕਹਿੰਦੇ ਇਹ ਤਾਂ ਜਿਵੇਂ ਵਾਹਿਗੁਰੂ ਨੂੰ ਪਾਉਂਦਾ ਉਵੇਂ ਹੁੰਦਾ ਹੈ ਅਤੇ ਉਵੇਂ ਹੋ ਕੇ ਰਹੇਗਾ। ਕਹਿਣ ਲੱਗਿਆ ਜੀ, ਵਾਹਿਗੁਰੂ ਨੂੰ ਕਿਵੇਂ ਪਾਉਂਦਾ ਹੈ? ਮੈਨੂੰ ਤਾਂ ਇਹ ਪਾਉਂਦਾ ਵੀ ਦੋ ਤੋਂ ਇੱਕ ਕਰ ਦੇਣਾ ਹੈ। ਮਹਾਰਾਜ ਕਹਿੰਦੇ ਉਹਨੂੰ ਪਾਉਂਦਾ ਉਵੇਂ ਹੋਏਗਾ। ਸੋ ਸਵੇਰੇ ਕਹਿਣ ਲੱਗਾ ਜੀ, ਇਹ ਮੈਂ ਕਿਵੇਂ ਯਥਾਰਥ ਮੰਨਾਂ ਆਪ ਜੀ ਦਾ ਬਚਨ? ਗੁਰੂ ਮਹਾਰਾਜ ਕਹਿੰਦੇ, ਫਿਰ ਵੀ ਤੂੰ ਪ੍ਰੀਖਿਆ ਕਰਕੇ ਦੇਖ ਲੈ, ਤੈਨੂੰ ਢੰਗ ਦੱਸ ਦਿੰਦੇ ਹਾਂ ਵੀ ਵਾਹਿਗੁਰੂ ਨੂੰ ਕੀ ਭਾਉਂਦਾ ਹੈ। ਵੀ ਸਮਾਂ ਕੁ ਮਿਣਚਾਂ ਮੰਗਵਾ ਕੇ ਉਹਨਾਂ ਨੂੰ ਅਗਨੀ ਨਾਲ ਦਗਧ ਕਰਵਾ ਲਾ, ਫੜਛਣ ਵਾਲਾ, ਉਹਦੇ ਵਿੱਚੋਂ ਤੈਨੂੰ ਉੱਤਰ ਮਿਲ ਜਾਏਗਾ, ਜਵਾਬ ਮਿਲ ਜਾਏਗਾ ਵੀ ਪਰਮੇਸ਼ੁਰ ਨੂੰ, ਖੁਦਾ ਅੱਲਾ ਤਾਲਾ ਨੂੰ ਕੀ ਪਾਉਂਦਾ ਹੈ। ਇਹਨੇ ਸਵਾ ਕੁ ਮਣ ਮਿਰਚਾਂ, ਕਿਸੇ ਨੇ ਤਿੰਨ ਮਣ ਲਿਖੀਆਂ, ਕਿਸੇ ਨੇ ਪੰਜ ਮਣ ਮਿਰਚਾਂ, ਗੱਲ ਮਿਰਚਾਂ ਦੀ ਲਿਖੀ ਹੈ। ਉਹ ਜਿਵੇਂ ਕਿਸੇ ਨੇ ਖੋਜ ਕੀਤੀ ਉਵੇਂ ਲਿਖ ਦਿੱਤਾ। ਸੋ ਇਹਦੇ ਵਿੱਚ ਕੋਈ ਬਹੁਤੇ ਰਗੜੇ ਝਗੜੇ ਗੱਲ ਨਹੀਂ ਹੈ, ਗੱਲ ਹੈ ਮਿਰਚਾਂ ਦੀ। ਸਵਾ ਮਣ ਮਿਰਚਾਂ ਹੋਈਆਂ ਜਾਂ ਤਿੰਨ ਮਣ ਹੋਈਆਂ ਜਾਂ ਪੰਜ ਮਣ ਮਿਰਚਾਂ ਹੋਈਆਂ, ਵੀ ਉਹ ਮੰਗਾ ਕੇ ਉਹਨੇ ਦਗਧ ਕਰਵਾਈਆਂ, ਛਿਣਵਾਈਆਂ, ਉਹਦੇ ਵਿੱਚੋਂ ਤਿੰਨ ਮਿਰਚਾਂ ਸਰੂਤੀਆਂ ਨਿਕਲ ਆਈਆਂ ਸੀ। ਕਹਿਣ ਲੱਗਾ ਜੀ, ਇਹ ਤਿੰਨ ਮਿਰਚਾਂ ਬਚ ਗਈਆਂ। ਕਹਿੰਦੇ ਜਿਵੇਂ ਖੁਦਾ ਨੂੰ ਪਾਉਂਦਾ ਉਹ ਉੱਤਰ ਹੈ ਉਹਦੇ ਵੱਲੋਂ, ਇਹ ਦੇਖ ਲਾ ਅੱਗ ਕਿੰਨੀ ਹੈ, ਉਹਦੇ ਵਿੱਚ ਬਾਕੀ ਸਭ ਸਰਸੁਰ ਗਿਆ, ਪੱਛਮੀ ਪੂਤ ਹੋ ਗਿਆ, ਇਹ ਤਿੰਨ ਮਿਰਚਾਂ ਖੁਦਾ ਨੇ ਬਚਾ ਲਈਆਂ। ਇਹ ਜਨਾਇਆ ਹੈ ਵੀ ਤੂੰ ਦੋ ਤੋਂ ਇੱਕ ਕਰਨਾ ਚਾਹੁੰਦਾ, ਖੁਦਾ ਨੂੰ ਪਾਉਂਦਾ ਵੀ ਉਹ ਦੋ ਤੋਂ ਤਿੰਨ ਕਰ ਦੇਵੇਗਾ। ਇਸ ਕਰਕੇ ਤੇਰਾ ਕਿਹਾ ਯਥਾਰਥ ਨਹੀਂ ਹੋਣਾ, ਜਿਵੇਂ ਖੁਦਾ ਨੂੰ ਪਾਉਂਦਾ ਉਵੇਂ ਹੋ ਕੇ ਰਹਿਣਾ ਹੈ। ਕਹਿੰਦਾ ਜੀ ਉਹ ਤੀਜਾ ਕਿਹੜਾ ਹੋਵੇਗਾ? ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫਿਰ ਨਿਰਭੈ ਹੋ ਕੇ ਕਹਿ ਦਿੱਤਾ ਵੀ ਤੀਜਾ ਹੋਵੇਗਾ ਖਾਲਸਾ ਪੰਥ, ਉਹ ਤਿੰਨਾਂ ਦੇ ਭਾਰੂ ਹੋਵੇਗਾ। ਇਹ ਦੋਹਾਂ ਦੇ ਕਹਿੰਦੇ ਜਿਵੇਂ ਅੱਖ ਵਿੱਚ ਕੋਈ ਚਣਕਾ ਪੈ ਜਾਂਦਾ ਨਾ, ਤੀਲਾ ਪੈ ਜਾਂਦਾ, ਇਉਂ ਰੜਕੇਗਾ ਉਹ। ਜਿਹੜਾ ਦੋਹਾਂ ਵਿੱਚੋਂ ਵੀ ਕੋਈ ਜ਼ੁਲਮ ਕਰੂ, ਵਧੀਕੀ ਕਰੂ, ਉਹਨੂੰ ਸੋਧਾ ਲਾਇਆ ਕਰੂਗਾ। ਲੈ ਤੂੰ ਜ਼ੋਰ ਲਾ ਲਾ, ਉਹ ਤੀਜਾ ਪੈਦਾ ਹੋ ਜਾਣਾ ਹੈ ਅਤੇ ਤੀਜੇ ਨੇ ਤੁਹਾਡੀਆਂ ਸਫ਼ਾ ਪੱਟ ਦੇਣੀਆਂ, ਜੜ੍ਹਾਂ ਪੁੱਟ ਦੇਣਗੀਆਂ। ਇਸ ਤਰ੍ਹਾਂ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਿਰਭੈ ਹੋ ਕੇ ਜਿਹੜੇ ਤੁਲਕਾਂ ਦੇ ਜ਼ੁਲਮਰਾਜ ਦੀ ਜੜ ਪੁੱਟਣ ਵਾਲੇ ਆਪ ਜੀ ਹਨ ਤੇ ਧਰਮ ਦੇ ਤੁਜੈ ਧਰਮ ਦੇ ਰਖਸ਼ਿਸ਼ ਹਨ। ਚਰਨ ਸ਼ਰਨ ਤਾਰਨ ਤਰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਦੀ ਜਿਹੜੀ ਸ਼ਰਨ ਹੈ ਉਹ ਤਾਂ ਸੰਸਾਰ ਤੋਂ ਤਾਰਨ ਵਾਸਤੇ ਜਹਾਜ਼ ਵੱਤ ਹੈ, ਇੱਥੋਂ ਵੀ ਤਾਰਨ ਨੂੰ ਜਹਾਜ਼ ਨੂੰ ਭਾਰ ਲੰਘਾਉਣ ਵਾਸਤੇ ਗੁਰੂ ਮਹਾਰਾਜ ਦੇ ਚਰਨਾਂ ਦੀ ਜਿਹੜੀ ਸ਼ਰਨ ਹੈ ਉਹ ਜਹਾਜ਼ ਵੱਤ ਹੈ। ਜਿਵੇਂ ਜਹਾਜ਼ 'ਤੇ ਚੜ੍ਹ ਕੇ ਅਸੀਂ ਸਹਿਜੇ ਸੁੱਤੇ ਸੌਖੇ ਪਾਰ ਲੰਘ ਜਾਂਦੇ ਹਾਂ, ਕਿਉਂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਦੀ ਕੋਈ ਸ਼ਰਨ ਲੈ ਜਾਏ ਉਹਨੂੰ ਦੁੱਖਾਂ ਰੂਪੀ ਸੰਸਾਰ ਤੋਂ, ਉਹ ਸਮੁੰਦਰ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਰ ਕਰ ਦਿੰਦੇ। ਮੱਖਣ ਸ਼ਾਹ ਨੇ ਸਾਰੀਆਂ ਸ਼ਰਨਾਂ ਛੱਡ ਕੇ ਮਹਾਰਾਜ ਦੇ ਚਰਨਾਂ ਦੀ ਸ਼ਰਨ ਲਈ ਸੀ। ਮਹਾਰਾਜ ਦੇ ਚਰਨਾਂ ਦੀ ਜਿਹੜੀ ਸ਼ਰਨ ਸੀ ਉਹ ਜਹਾਜ਼ਬੱਧ ਹੋ ਗਈ। ਜਿਹੜਾ ਉਹਦਾ ਜਹਾਜ਼ ਰੁਕਿਆ ਹੋਇਆ ਸੀ ਉਸਨੂੰ ਗੁਰੂ ਮਹਾਰਾਜ ਨੇ ਤੋੜ ਦਿੱਤਾ ਸੀ, ਬੰਨੇ ਲਾ ਦਿੱਤਾ ਸੀ। ਇਸ ਕਰਕੇ ਕਟਾਕਸ਼ ਨਾਲ ਕਹਿ ਰਿਹਾ ਕਵੀ ਸੰਤੋਖ ਸਿੰਘ, ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਦੀ ਜਿਹੜੀ ਸ਼ਰਨ ਹੈ ਉਹ ਤਾਂ ਸੰਸਾਰ ਤੋਂ ਪਾਰ ਲੰਘਾਉਣ ਵਾਸਤੇ, ਜਿਵੇਂ ਇੱਧਰ ਸਮੁੰਦਰ ਤੋਂ ਪਾਰ ਲੰਘਾਉਣ ਵਾਸਤੇ ਜਹਾਜ਼ ਹੁੰਦਾ ਹੈ, ਮਹਾਰਾਜ ਦੀ ਸ਼ਰਨ ਜਹਾਜ਼ ਵੱਤ ਹੈ ਸੰਸਾਰ ਤੋਂ ਪਾਰ ਲੰਘਾਉਣ ਵਾਸਤੇ। ਨਮੋ ਹੋਏ ਅਨੁਕੂਲ, ਮੇਰੇ ਵੱਲੋਂ ਕਹਿੰਦੇ ਨਮਸਕਾਰ ਹੋਵੇ ਅਨੁਕੂਲ ਹੋ ਕੇ, ਵਾਹ ਮੈਂ ਉਹਨਾਂ ਦੇ ਅਨੁਸਾਰੀ ਹੋ ਕੇ ਉਹਨਾਂ ਦੀ ਸ਼ਰਨ ਵਿੱਚ ਹੋ ਕੇ ਨਮਸਕਾਰ ਕਰਦਾ ਹੈ। ਇਸ ਕਰਕੇ ਮੇਰੀ ਐਸੀ ਗੁਰੂ ਮਹਾਰਾਜ ਦੇ ਚਰਨਾਂ ਨੂੰ ਸ਼ਰਨ ਵਿੱਚ ਨਮਸਕਾਰ ਕਬੂਲ ਹੋਵੇ, ਨਮਸਕਾਰ ਮਹਾਰਾਜ ਪ੍ਰਵਾਨ ਕਰਨ। ਸਵਈਆ ਬਰ ਕੀਰਤ ਜਾਨ ਅਮੀਗਤ ਪੌਨ। ਹੁਣ ਜਿਵੇਂ ਆਕਾਸ਼ ਵਿੱਚ ਪੂਰਨਮਾਸੀ ਦਾ ਚੰਦਰਮਾ ਹੁੰਦਾ ਹੈ ਨਾ ਚੜਿਆ, ਤੇ ਬੜਾ ਭਾਰੀ ਪ੍ਰਕਾਸ਼ ਕਰਦਾ 16 ਕਲਾ ਸਹਿਤ, ਤੇ ਇਸ ਤਰ੍ਹਾਂ ਪੂਰਨਮਾਸੀ ਦੇ ਚੰਦਰਮਾ ਦਾ ਦ੍ਰਿਸ਼ਟਾਂਤ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੀ ਉਹ ਵੀ ਚੰਦਰਮਾ ਵੀ ਪੂਰਨਮਾਸੀ ਵਾਲਾ ਆਕਾਸ਼ ਵੀ ਸੋਭਦਾ ਸਜਦਾ ਪ੍ਰਕਾਸ਼ ਕਰਦਾ, ਇੱਧਰ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਪ੍ਰਕਾਸ਼ ਕਰ ਰਹੇ ਹੈ, ਸਜ ਵੱਜ ਰਹੇ ਹੈ। ਪਹਿਲਾਂ ਸਮਾਨਤਾ ਫਿਰ ਵਿਸ਼ੇਸ਼ਤਾ ਅਧਿਕਤਾ ਦੱਸੇਗਾ। ਹੁਣ ਉਹ ਸਮਾਨਤਾ ਦੱਸ ਰਿਹਾ ਬਰ ਕੀਰਤ ਜਾਨ, ਜਿਵੇਂ ਪੂਰਨਮਾਸੀ ਦੇ ਚੰਨਮਾ ਵਿੱਚ ਕਹਿੰਦੇ ਜਾਨ ਕੀ ਪੂਰੀ ਪੂਰੀ ਚਾਨਣੀ ਹੁੰਦੀ ਹੈ, ਪੂਰੀ ਰੋਸ਼ਨੀ ਹੁੰਦੀ ਹੈ। ਇੱਧਰ ਗੁਰੂ ਤੇਗ ਬਹਾਦਰ ਸਾਹਿਬ ਦੇ ਸਰੀਰ ਵਿੱਚ ਜਿਹੜੀ ਕਹਿੰਦੇ ਕੀਰਤੀ ਰੂਪੀ ਜਾਨ ਹੈ, ਕੀਰਤੀ ਵਡਿਆਈ ਦਾ ਪੂਰਾ ਹੀ ਨਿਵਾਸ ਹੈ, ਸ੍ਰੇਸ਼ਟ ਅਮੀ ਗਤ ਪਾਨ। ਜਿਵੇਂ ਪੂਰਨਮਾਸੀ ਦਾ ਜਿਹੜਾ ਚੰਦਰਮਾ ਅੰਮ੍ਰਿਤ ਦਾ ਘਰ ਹੈ, ਉਹ ਵਿਦਵਾਨਾਂ ਦਾ ਇਸ ਤਰ੍ਹਾਂ ਦਾ ਖਿਆਲ ਹੈ ਵੀ ਇਹ ਜਿਹੜਾ ਚਾਨਣਾ ਪੱਖ ਹੈ ਇਹਦੇ ਵਿੱਚ ਜਿੰਨੀਆਂ ਜੜੀਆਂ ਬੂਟੀਆਂ ਜਿੰਨੇ ਅਨਾਜ ਹੈ ਇਹਨਾਂ ਵਿੱਚ ਰਸ ਭਰਦਾ ਹੈ। ਜਿਹੜਾ ਕੋਈ ਅਸੀਂ ਅੰਨ ਵਗੈਰਾ ਛਕਦੇ ਇਹਦੇ ਵਿੱਚ ਟੇਸਟ ਹੈ, ਸਵਾਦ ਹੈ, ਉਹ ਇਸ ਚੰਦਰਮਾ ਦੀਆਂ ਕਿਰਨਾਂ ਦੁਆਰਾ ਅੰਮ੍ਰਿਤ ਆਉਂਦਾ ਉਹ ਭਰਦਾ ਹੈ। ਜੇ ਅੰਮ੍ਰਿਤ ਦੀਆਂ ਕਿਰਨਾਂ ਨਾ ਪੈਣ ਕਿਸੇ ਖੇਤੀਬਾੜੀ 'ਤੇ ਰਸ ਨਹੀਂ ਹੋਵੇਗਾ। ਇਸ ਕਰਕੇ ਕਹਿੰਦੇ ਜਿਵੇਂ ਚੰਦਰਮਾ ਅੰਮ੍ਰਿਤ ਦਾ ਘਰ ਹੈ, ਇੱਧਰ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਸਰੀਰ ਹੈ ਉਹ ਮੁਕਤੀ ਰੂਪੀ ਘਰ ਹੈ, ਮੁਕਤੀ ਰੂਪੀ ਅੰਮ੍ਰਿਤ ਨਿਵਾਸ ਕਰ ਰਿਹਾ ਹੈ। ਮਹਾਰਾਜ ਗੁਰੂ ਕਹਿੰਦੇ ਮੁਕਤੀ ਰੂਪੀ ਅੰਮ੍ਰਿਤ ਪ੍ਰਾਪਤ ਹੁੰਦਾ, ਰਸ ਭਰਦਾ ਹੈ, ਸੋ ਸ਼ੀਤਲਤਾ ਸੁਖ ਤੌਣ ਸੁਭਾਈ। ਪੂਰਨਮਾਸੀ ਦੇ ਚੰਦਰਮਾ ਵਿੱਚ ਬੜੀ ਸ਼ੀਤਲਤਾਈ ਹੁੰਦੀ ਹੈ, ਠੰਡ ਹੁੰਦੀ ਹੈ, ਉਵੇਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਰੂਪ ਦੇ ਵਿੱਚ ਜਿਹੜੇ ਕਹਿੰਦੇ ਸੁਭਾਵਿਕ ਹੀ ਸੁੱਖ ਰੂਪੀ ਸ਼ੀਤਲਤਾ ਹੈ, ਜਿਹੜਾ ਮਹਾਰਾਜ ਦੇ ਹਜ਼ੂਰੀ ਵਿੱਚ ਆਉਂਦਾ ਉਹਨੂੰ ਸੁੱਖ ਰੂਪੀ ਠੰਡ ਪ੍ਰਾਪਤ ਹੁੰਦੀ ਹੈ। ਗਤ ਸਾਧਨ ਕੈਰਵ ਕੋ ਬਿਗ ਸਾਵਤ। ਜਿਹੜਾ ਪੂਰਨਮਾਸੀ ਦਾ ਚੰਦਰਮਾ ਜਦੋਂ ਆਕਾਸ਼ ਵਿੱਚ ਚੜ ਜਾਂਦਾ ਹੈ, ਜਿੰਨੀਆਂ ਕਮੀਆਂ ਹਨ ਚਿੱਟੇ ਕਵਲ ਉਹਨਾਂ ਨੂੰ ਕਹਿੰਦੇ ਖੜਾ ਦਿੰਦਾ ਹੈ, ਖਿੜ ਜਾਂਦੀਆਂ ਕਮੀਆਂ ਸਾਰੀਆਂ ਰਾਤ ਨੂੰ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਮੁਕਤੀ ਦੇ ਸਾਧਨ ਕਰਨ ਵਾਲੇ ਹੈ, ਆ ਵਿਵੇਕ ਵਿਰਾਗ ਸਾਹਿਬ ਜਿਹੜੇ ਸਾਧਨਾ ਸਮਾਨ ਹਨ ਉਹਨਾਂ ਨੂੰ ਖੜਾ ਦਿੰਦੇ ਹਨ ਆਪ ਜੀ। ਦਾਸ ਰਿਦਾ ਨਭ ਬੀਚ ਸੁਹਾਈ। ਜਿਵੇਂ ਕਹਿੰਦੇ ਜਿਹੜਾ ਪੂਰਨਮਾਸੀ ਦਾ ਚੰਦਰਮਾ ਆਕਾਸ਼ ਵੀ ਸੋਭਨੀਕ ਹੁੰਦਾ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹੜੇ ਸਿੱਖ ਸੇਵਕ ਹੈ ਉਹਨਾਂ ਦੇ ਹਿਰਦੇ ਆਕਾਸ਼ ਵਾਂਗ ਹੈ, ਉਹ ਹਿਰਦਿਆਂ ਰੂਪ ਆਕਾਸ਼ ਵਿੱਚ ਆਪ ਜੀ ਸੋਭਨੀਕ ਹੋ ਗਏ, ਸਾਰਿਆਂ ਦੇ ਹਿਰਦੇ ਵਿੱਚ ਨਿਵਾਸ ਕਰ ਰਹੇ ਹਨ। ਤਪ ਤੰਗ ਦੁੱਖ ਤੀਰ ਨ ਆਵਤ ਹੈ। ਪੂਰਨਮਾਸੀ ਦਾ ਜਿਹੜਾ ਚੰਦਰਮਾ ਹੈ ਉਹਦੇ ਨੇੜੇ ਤਪਸ਼ ਨਹੀਂ ਆਉਂਦੀ, ਜਿਹੜਾ ਚੰਦਰਮਾ ਹੈ ਉਹਨੂੰ ਠੰਡਾ ਮੰਨਿਆ ਹੈ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸ ਦੁੱਖ ਰੂਪੀ ਜਿਹੜੀ ਤਪਸ਼ ਹੈ ਨੇੜੇ ਨਹੀਂ ਆਉਂਦੀ ਹੈ। ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹਜ਼ੂਰੀ ਵਿੱਚ ਆ ਜਾਂਦਾ ਹੈ ਉਹਦਾ ਤਪਸ਼ ਰੂਪੀ ਜਿਹੜਾ ਦੁੱਖ ਹੈ ਨਿਵਿਰਤ ਹੋ ਜਾਂਦਾ ਹੈ, ਸੁੱਖ ਰੂਪੀ ਜਿਹੜੀ ਠੰਡ ਹੈ, ਸ਼ਾਂਤੀ ਰੂਪੀ ਠੰਡ ਹੈ ਉਸਨੂੰ ਹਾਸਲ ਹੁੰਦੀ ਹੈ। ਚਿੱਤ ਚਾਰ ਚਕੋਰ ਰਹਿ ਲਿਵ ਲਾਈ। ਇਸ ਤਰ੍ਹਾਂ ਜਿਹੜਾ ਪੂਰਨਮਾਸੀ ਦਾ ਚੰਦਰਮਾ ਹੈ ਉਹਦੇ ਵੱਲੋਂ ਜਿਹੜੀਆਂ ਚਕੋਰਾਂ ਹੈ ਲਿਵ ਲਾ ਕੇ ਕਟਕ ਲਾ ਕੇ ਤੱਕਦੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਗੁਰਸਿੱਖਾਂ ਦਾ ਦਾਸਾਂ ਦਾ ਜਿਹੜਾ ਚਿੱਤ ਹੈ ਚਕੋਰਾਂ ਵਾਂਗ ਹੈ, ਇੱਕ ਟਕ ਲਾ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੱਕਦਾ ਰਹਿੰਦਾ, ਦਰਸ਼ਨ ਕਰਦੇ ਰਹਿੰਦੇ ਗੁਰਸਿੱਖ ਸੇਵਕ। ਗੁਰ ਤੇਗ ਬਹਾਦਰ ਸੋਹਤ ਚੰਦ ਸੇ। ਸੰਤੋਖ ਸਿੰਘ ਜੀ ਕਹਿੰਦੇ ਹੈ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਵੇਂ ਪੂਰਨਮਾਸੀ ਦਾ ਚੰਦਰਮਾ ਹੋਵੇ ਉਹਦੇ ਵਾਂਗੂ ਭਾਵੇਂ ਸੌਂਦੇ ਸਜਦੇ ਫਵਦੇ ਹਨ। ਹੀਨ ਕਲੰਕ ਇਹੀ ਅਧਿਕਾਈ। ਜਿਹੜਾ ਪੂਰਨਮਾਸੀ ਦਾ ਚੰਦਰਮਾ ਉਹਦੇ ਵਿੱਚ ਬਹੁਤ ਵੱਡਾ ਕਲੰਕ ਲੱਗਾ ਖੜਾ ਹੈ, ਉਹ ਦਾਗੀ ਹੈ, ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਕਲੰਕਾਂ ਤੋਂ ਨਿਸ਼ਕਲੰਕਨ, ਕਲੰਕਾਂ ਨੂੰ ਲਾਉਣ ਵਾਲੇ, ਇਹ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਰੀਰ ਦੇ ਵਿੱਚ ਅਧਿਕਤਾ ਵਿਸ਼ੇਸ਼ਤਾ ਵਡਪੁਣਾ ਹੈ ਵੀ ਉਹ ਕਲੰਕੀ ਹੈ ਦਾਗੀ ਹੈ। ਇੱਧਰ ਮਹਾਰਾਜ ਨਿਸ਼ਕਲੰਕ ਕਲੰਕਾਂ ਤੋਂ ਰਹਿਤ ਅਤੇ ਕਲੰਕਾਂ ਤੋਂ ਰਹਿਤ ਕਰਨ ਵਾਲੇ ਆ ਚਰਨ ਸ਼ਰਨ ਆਇਆਂ ਵਾਲਿਆਂ ਨੂੰ। ਸਵਈਆ ਹਰ ਗੋਬਿੰਦ ਨੰਦਨ ਨੰਦਨ ਕੋ। ਇਸ ਤੋਂ ਅੱਗੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਮਹਿਮਾ ਦਾ ਮੰਗਲ ਕਵੀ ਜੀ ਕਰ ਰਹੇ ਆ ਵੀ ਉਹ ਕੈਸੇ ਹਨ। ਹਰ ਗੋਬਿੰਦ ਨੰਦਨ, ਸਤਿਗੁਰੂ ਹਰਗੋਬਿੰਦ ਸਾਹਿਬ ਦੇ ਸਪੁੱਤਰ ਕੌਣ ਸਨ? ਸਤਿਗੁਰੂ ਤੇਗ ਬਹਾਦਰ ਸਾਹਿਬ ਜੀ, ਭਾਵੇਂ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮੱਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਸਨ, ਪਰ ਗੁਰਤਾ ਗੱਦੀ ਦੇ ਤਖ਼ਤ ਉੱਪਰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਬਿਰਾਜਮਾਨ ਹੋਏ। ਪ੍ਰਕਰਨ ਅਨੁਸਾਰ ਇੱਥੇ ਨੰਦਨ ਅਰਥ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਸਪੁੱਤਰ ਜੋ ਤੇਗ ਬਹਾਦਰ ਸਾਹਿਬ ਜੀ ਹੈ ਉਹਨਾਂ ਦੇ ਅੱਗੇ ਨੰਦਨ ਪੁੱਤਰ ਕੌਣ ਸਨ? ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ। ਇਉਂ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਜਿਹੜੇ ਤੇਗ ਬਹਾਦਰ, ਉਹਨਾਂ ਦੇ ਅੱਗੇ ਪੁੱਤਰ ਜਾਂ ਭਾਵ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਹਨ, ਅਬ ਬੰਦਨ ਕੈ ਪਦ ਜੇ ਅਰ ਬਿੰਦੂ, ਜਿਹੜੇ ਉਹਨਾਂ ਦੇ ਚਰਨ ਕਵਲ ਹੈ, ਮੈਂ ਉਹਨਾਂ ਉੱਤੇ ਕਹਿੰਦੇ ਅਬ ਬੰਦਨ ਕੈ, ਬੜੀ ਅੰਦਰਲੀ ਸ਼ਰਧਾ ਭਾਵਨਾ ਨਾਲ ਨਮਸਕਾਰ ਕਰਦਾ ਹਾਂ। ਦੁੱਖ ਦੁੰਦ ਨਿਕੰਦਨ ਆਨੰਦ ਕੰਦ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਿਹੜੇ ਚਰਨ ਕਮਲ ਹੈ, ਜਿੰਨੇ ਦੁੱਖ ਹੈ ਉਹਨਾਂ ਨੂੰ ਵੀ ਨਿਕੰਦਨ ਕੱਟਣ ਵਾਲੇ, ਤੇ ਜਿਹੜੇ ਦੁੰਦ ਉਪਦਰਵ ਹਨ ਅਨਰਸ ਹੈ ਉਹਨਾਂ ਨੂੰ ਵੀ ਕੱਟਣ ਵਾਲੇ ਹੈ ਮਹਾਰਾਜ ਦੇ ਚਰਨ। ਇਸ ਕਰਕੇ ਮੈਂ ਸ਼ਰਧਾ ਨਾਲ ਉਹਨਾਂ ਚਰਨਾਂ ਨੂੰ ਮੱਥਾ ਟੇਕਦਾ ਹਾਂ। ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਿਹੜੇ ਚਰਨ ਆਨੰਦ ਹੈ ਤਾਂ ਕਹਿੰਦੇ ਕੰਧ ਬੱਦਲ ਹੀ ਹੈ, ਜਾਂ ਆਨੰਦ ਦੇ ਕੰਧ ਕੀ ਉਹ ਦਾਤਾ ਹਨ, ਆਨੰਦ ਦੇ ਕੰਧ ਕੀ ਉਹ ਫਲ ਹਨ, ਆਨੰਦ ਦੇ ਕੰਧ ਕੀ ਉਹ ਗੰਦਲ ਹਨ, ਮਹਾਰਾਜ ਦੇ ਚਰਨ। ਮੁਕੰਦ ਬਿਲੰਦ ਕਰੇ ਜਿੰਦ ਹਿੰਦੂ, ਫਿਰ ਉਹ ਮੁਕਤੀ ਦਾਤਾ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਜਿਹੜੇ ਹਿੰਦੂ ਹੈ ਅਤੇ ਉਹਨਾਂ ਨੂੰ ਵੀ ਆਪਣੇ ਖਾਲਸੇ ਪੰਥ ਵਿੱਚ ਲੈ ਕੇ ਵੱਡਿਆਂ ਕਰ ਦਿੱਤਾ, ਜਿਹੜੇ ਉਹ ਜਲਮ ਦੇ ਅੱਗੇ ਨੀਵੀਆਂ ਪਾਈ ਬੈਠੇ ਸੀ ਉਹਨਾਂ ਦੇ ਅੰਦਰ ਵੀ ਵੀਰ ਰਸ ਭਰ ਦਿੱਤਾ। ਉਹ ਜਿਹੜੇ ਕੋਈ ਹਿੰਦੂ ਲੋਕ ਨਿਮਾਣੇ ਨਿਤਾਣੇ ਬਣੇ ਬੈਠੇ ਸੀ, ਢੇਰੀ ਪਾਈ ਬੈਠੇ ਸੀ, ਜਿਨ੍ਹਾਂ ਦੇ ਉਹ ਮੂੰਹਾਂ ਦੇ ਵਿੱਚ ਮੁਸਲਮਾਨ ਜਦੋਂ ਕੋਈ ਥੁੱਕ ਹੁਣ ਥੁੱਕਣਾ ਹੁੰਦਾ ਉਦੋਂ ਕਹਿੰਦੇ ਮੂੰਹ ਕਰੋ, ਇਹ ਉਹਨਾਂ ਦੇ ਮੂੰਹ ਵਿੱਚ ਥੁੱਕਦੇ ਹੁੰਦੇ ਸੀ ਮਸਲੇ। ਉਹ ਕਹਿੰਦੇ ਜਿਨ੍ਹਾਂ ਨੇ ਸ਼ਸਤਰਧਾਰੀ ਬਣਾ ਕੇ ਹਿੰਦੂਆਂ ਨੂੰ ਵੀ ਬੱਲੇ ਵੱਡੇ ਕਰ ਦਿੱਤਾ, ਉਹਨਾਂ ਦੇ ਮੁਕਾਬਲੇ ਤੇ ਖੜੇ ਕਰ ਦਿੱਤਾ। ਤੁਰਕਿੰਦ ਉਡਿੰਦ ਦਨਿੰਦ ਤਿੰਨੇ, ਇਸ ਤਰ੍ਹਾਂ ਜਿਹੜਾ ਤੁਰਕਾਂ ਦਾ ਰਾਜਾ ਔਰੰਗਜ਼ੇਬ ਸੀ, ਉਹ ਤਾਰਿਆਂ ਦਾ ਜਿਵੇਂ ਇੰਦ ਹੁੰਦਾ ਚੰਦਰਮਾ ਸਿੰਘ ਵਰਗਾ ਸੀ, ਪ੍ਰਕਾਸ਼ ਕਰ ਰਿਹਾ ਇੱਥੇ ਲੋਕਾਂ ਵਿੱਚ। ਉਹਨੂੰ ਛੁਪਾਉਣ ਵਾਸਤੇ, ਲੋਭ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੂਰਜ ਰੂਪ ਦੇ ਵਿੱਚ ਉਹਦੇ ਤਾਂ ਢੁੱਕੇ, ਉਹਦੇ ਸਾਹਮਣੇ ਹੋਏ, ਉਹਨੂੰ ਛੁਪਾ ਦਿੱਤਾ। ਜਿਵੇਂ ਸੂਰਜ ਚੜ੍ਹਨ ਨਾਲ ਚੰਦਰਮਾ ਛਿਪ ਜਾਂਦਾ, ਇਸ ਤਰ੍ਹਾਂ ਔਰੰਗਜ਼ੇਬ ਕਿਧਰੇ ਲੁਕ ਛਿਪ ਗਿਆ, ਕਿਤੇ ਨੀ ਦਿਸ ਰਿਹਾ ਹੈ, ਮਰ ਖਪ ਗਿਆ ਹੈ। ਗੁਰੂ ਗੋਬਿੰਦ ਸਿੰਘ ਸਭੈ ਜਗ ਬਿੰਦੂ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆ ਸੂਰਜ ਬੱਤ ਹੈ, ਜਿਨ੍ਹਾਂ ਦੇ ਚਰਨ ਨਾਲ ਜਿਹੜਾ ਔਰੰਗਜ਼ੇਬ ਚੰਦਰਮਾ ਵਾਂਗ ਪ੍ਰਕਾਸ਼ ਕਰ ਰਿਹਾ ਸੀ ਉਹ ਅਲੋਪ ਹੋ ਗਿਆ। ਇਸ ਤਰ੍ਹਾਂ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸੂਰਜ ਰੂਪ ਦੇ ਵਿੱਚ ਸਾਰਾ ਸੰਸਾਰ ਜਾਣਦਾ, ਵੀ ਬੜੇ ਤੇਜ ਪ੍ਰਤਾਪੀ ਸਨ ਆਪ ਜੀ। ਸਰਪਿੰਦ ਗਿਰਿੰਦ ਖਗਿੰਦ ਤੁਲੰਗ, ਹਾਂ ਜਿਹੜੇ ਗਿਰਿੰਦ ਕੀ ਹੈ ਪਹਾੜੀ ਰਾਜੇ, ਸਰਪਿੰਦ ਕੀ ਹੈ ਤਛਕ ਨਾਗ ਵਰਗੇ ਸੀ। ਭਾਵੇਂ ਇੱਥੇ ਡਾਕਟਰ ਵੀਰ ਸਿੰਘ ਨੇ ਸ਼ੇਸ਼ ਨਾਗ ਦਾ ਅਰਥ ਲਿਆ ਹੈ ਸਰਪਿੰਦ, ਪਰ ਪ੍ਰਕਰਨ ਅਨੁਸਾਰ ਜਿਹੜਾ ਤਛਕ ਨਾਗ ਹੈ ਜ਼ਿਆਦਾ ਖਤਰਨਾਕ ਹੈ, ਕਿਉਂਕਿ ਉਸੇ ਨੇ ਉਹ ਤਛਕ ਨਾਗ ਨੇ ਡੰਗ ਮਾਰ ਕੇ ਇਹ ਜਨਮੇਜੇ ਰਾਜੇ ਨੂੰ ਮਾਰਿਆ ਸੀ, ਰਾਜੇ ਨੂੰ ਇਸ ਤਰ੍ਹਾਂ ਖਤਮ ਕੀਤਾ ਸੀ। ਉਹ ਇਸ ਤਰ੍ਹਾਂ ਇੱਥੇ ਉਹ ਬਾਸ਼ਕ ਨਾਗ ਵੀ, ਤਛਕ ਨਾਗ, ਸ਼ੇਸ਼ ਨਾਗ, ਜਿੱਥੇ ਸਰਪਿੰਦ ਆ ਜਾਏ ਇਹਨਾਂ ਦਾ ਵਾਚਕ ਹੋ ਜਾਂਦਾ, ਪਰ ਪ੍ਰਕਰਨ ਅਨੁਸਾਰ ਇੱਥੇ ਸਰਪਿੰਦ ਦਾ ਅਰਥ ਤਛਕ ਨਾਗ ਲਾਉਣਾ ਹੈ। ਸੰਪਰਦਾ ਵਿੱਚ ਇਸ ਤਰ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਜਾਂਦਾ, ਜਿਹੜਾ ਕਹਿੰਦੇ ਪਹਾੜੀ ਰਾਜੇ ਤਛਕ ਨਾਗ ਵਰਗੇ ਸੀ ਅਤੇ ਐਂ ਫੁਕਾਰੇ ਜਿਹੇ ਮਾਰਦੇ ਸੀ ਵੀ ਸਾਡੇ ਅੱਗੇ ਗੁਰੂ ਗੋਬਿੰਦ ਸਿੰਘ ਸਾਹਿਬ ਕੀ ਹੈ, ਅਸੀਂ ਬਾਈ ਧਾਰ ਦੇ ਰਾਜੇ ਹੈ, ਅਸੀਂ ਰਜੀਆ ਕੇ ਪੂਤ ਹਾਂ। ਉਹਨਾਂ ਦੇ ਕਹਿੰਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਵੇਂ ਕਹਿੰਦੇ ਖਗਿੰਦ ਹੁੰਦਾ ਨਾ ਗਰੜ ਹੁੰਦਾ, ਉਹਦੇ ਤੁਲ ਹੋ ਕੇ ਟੁਕੇ, ਜਿਵੇਂ ਗਰੜ ਨੂੰ ਦੇਖ ਕੇ ਸੱਪ ਸੁੱਪ ਭੱਜ ਜਾਂਦੇ ਹੈ ਨਾ, ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਦੇਖ ਕੇ ਪਹਾੜੀ ਰਾਜੇ ਜਿਹੜੇ ਤਛਕ ਨਾਗ ਵਰਗੇ ਸੀ ਸਭ ਭੱਜ ਗਏ, ਦੌੜ ਗਏ ਪਹਾੜਾਂ ਵਿੱਚ ਜਾ ਲੁਕੇ। ਬਲਵੰਡ ਅਖੰਡ ਸੁਰਿੰਦ ਇੰਦੂ, ਫਿਰ ਆਪ ਕਹਿੰਦੇ ਅਖੰਡ ਬਲ ਵਾਲੇ ਹੈ, ਅਟੁੱਟ ਬਲ ਵਾਲੇ ਹੈ, ਤੇ ਤੇਜ ਪ੍ਰਤਾਪ ਵਿੱਚ ਤਾਂ ਆਪ ਸੁਰਿੰਦ ਇੰਦੂ, ਜਿਹੜਾ 33 ਕਰੋੜ ਦਾ ਦੇਵਤਿਆਂ ਦਾ ਰਾਜਾ ਇੰਦਰ, ਉਹਦੇ ਵੀ ਆਪ ਕਹਿੰਦੇ ਇੰਦੂ ਇੰਦ ਹਨ, ਉਹਦੇ ਵੀ ਰਾਜੇ ਇੰਦਰ ਰਾਜੇ ਦੇ ਵੀ ਆਪ ਵੱਡੇ ਰਾਜੇ ਹੈ, ਪੂਜਨੀਕ ਸ਼੍ਰੋਮਣੀ ਰਾਜੇ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ। ਕਬਿਤ ਕਾਂਤ ਕਾਲ ਤਾਲ ਮੈਂ ਪ੍ਰਫੁੱਲਤ ਵਿਸ਼ਾਲ ਦਲ। ਹੁਣ ਕਵੀ ਸਿੰਘ ਸੰਤੋਖ ਸਿੰਘ ਜੀ ਹੋਰ ਪ੍ਰਮਾਣ ਲੈਂਦੇ, ਉਹ ਕਬਲ ਫੁੱਲ ਦਾ ਲੈ ਰਹੇ ਆ ਪ੍ਰਮਾਣ, ਤੇ ਫਿਰ ਤੁਲਤਾ ਲੱਗ ਕੇ ਸਮਾਨਤਾ ਬਰਾਬਰੀ ਦੱਸ ਕੇ ਮਹਿਮਾ ਵਡਿਆਈ ਕਰ ਰਹੇ ਹੈ। ਜਿਵੇਂ ਕਹਿੰਦੇ ਕਿਸੇ ਤਲਾਅ ਦੇ ਵਿੱਚ ਜਿਹੜਾ ਕਬਲ ਫੁੱਲ ਹੈ ਉਹ ਕਹਿੰਦੇ ਖਿੜਿਆ ਹੁੰਦਾ ਹੈ, ਇਸ ਤਰ੍ਹਾਂ ਜਿਹੜਾ ਕਲਯੁੱਗ ਦਾ ਜ਼ਮਾਨਾ ਕਲਯੁੱਗ ਦਾ ਸਮਾਂ ਹੈ ਇਹੀ ਤਲਾਅ ਵਾਂਗ ਹੈ। ਇਹ ਕਲਯੁੱਗ ਦੇ ਜ਼ਮਾਨੇ ਰੂਪ ਸੁੰਦਰਤਾ ਰੂਪੀ ਤਲਾਅ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਵੇਂ ਕਵਲ ਫੁੱਲ ਖਿੜਿਆ ਹੁੰਦਾ, ਇਉਂ ਆਪ ਕਹਿੰਦੇ ਫੌਜਾਂ ਦਲਾਂ ਸਹਿਤ ਖਿੜ ਰਹੇ ਆ, ਪ੍ਰਫੁੱਲਤ ਹੋ ਰਹੇ ਹੈ। ਜਿਵੇਂ ਕਵਲ ਫੁੱਲ ਗਿੜਿਆ ਹੁੰਦਾ ਤਲਾਅ ਵਿੱਚ, ਇਉਂ ਸੰਸਾਰ ਰੂਪੀ ਤਲਾਅ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੀਆਂ ਸਿੱਖ ਸੂਰਵੀਰਾਂ ਦੀਆਂ ਫੌਜਾਂ ਸਹਿਤ ਖਿੜ ਰਹੇ ਕਵਲ ਵਾਂਗ। ਮ੍ਰਿਦੁਲ ਮ੍ਰਿਦੁਲ ਤੁਲ ਲਾਲ ਲਾਲ ਮਾਨੀਏ। ਜਿਵੇਂ ਕਵਲ ਫੁੱਲ ਦੇ ਵਿੱਚ ਕਹਿੰਦੇ ਕੂੜਾ ਪੁੜਾ ਹੁੰਦਾ ਹੈ, ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਬਹੁਤ ਨਰਮ ਦਿਲ ਦਰਬੀ ਭੂਤ ਹੈ, ਜਦੋਂ ਉਹਨਾਂ ਦੀ ਹਜ਼ੂਰੀ ਵਿੱਚ ਆ ਜਾਂਦਾ ਉਹਦੇ ਕਹਿੰਦੇ ਕੋਈ ਨਾ ਭਾਈ ਤੂੰ ਟਿਕ, ਤੈਨੂੰ ਕੋਈ ਡਰਨ ਦੀ ਲੋੜ ਨਹੀਂ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਲਾ, ਇਸੇ ਨਰਮ ਦਿਲ ਹੈ ਉਹਦੀ ਪੂਰੀ ਸਹਾਇਤਾ ਕਰਦੇ ਹੈ। ਨੰਦ ਲਾਲ ਆਇਆ ਸੀ, ਕਹਿੰਦਾ ਸੀ ਮਹਾਰਾਜ ਤੁਹਾਡੀ ਸ਼ਰਨ ਹੈ, ਤੁਹਾਡੇ ਬਚਾਉਣ ਦਾ ਹੈ, ਨਹੀਂ ਤਾਂ ਮਹਾਰਾਜ ਔਰੰਗ ਜੇ ਬੜਾ ਬਲੀ ਹੈ ਹਾਵੀ ਹੈ। ਅਤੇ ਮਹਾਰਾਜ ਨੇ ਉਸ ਵੇਲੇ ਕਹਿ ਦਿੱਤਾ, ਕਹਿੰਦੇ ਤੈਨੂੰ ਕਿਧਰੇ ਜਾਣ ਦੀ ਲੋੜ ਨਹੀਂ, ਕੋਈ ਖਤਰਾ ਨਹੀਂ ਹੈ, ਜਿੱਧਰ ਮਰਜ਼ੀ ਫਿਰ ਅਨੰਦਪੁਰ ਦੇ ਇੱਧਰ ਉੱਧਰ, ਇੱਥੇ ਇਸ ਦਾਇਰੇ ਵਿੱਚ ਰਹਿੰਦਿਆਂ ਕੁਝ ਨਹੀਂ ਹੈਗਾ, ਨਹੀਂ ਤਾਂ ਹੁਣ ਦੀ ਕੋਈ ਇਹੋ ਜਿਹੇ ਕੋਲੋਂ ਆਇਆ ਹੋਵੇ ਅਤੇ ਉੱਥੇ ਮੰਨਦਾ, ਅਗਲਾ ਕਹਿੰਦਾ ਸੈਂਟ ਕੋਈ ਸਾਡਾ ਭੇਤ ਹੀ ਲੈਣ ਵਾਲਾ ਆਇਆ ਹੋਵੇ। ਜਦੋਂ ਕਹਿ ਦਿੱਤਾ ਮਹਾਰਾਜ ਤੁਹਾਡੇ ਰੱਖਣ ਦਾ ਹੈ, ਤੁਸੀਂ ਰੱਖ ਲਓ, ਮੈਂ ਸ਼ਰਨ ਹਾਂ। ਮਹਾਰਾਜ ਕਹਿੰਦੇ ਇਸ ਤਰ੍ਹਾਂ ਕੋਮਲ ਦਿਲ ਵਾਲੇ, ਉਹਦਾ ਹੀ ਧੀਰਜ ਹੌਸਲਾ ਦੇ, ਉਹਦਾ ਹੀ ਥਾਪੜਾ ਦੇ ਤਾ, ਉਹਨੂੰ ਕਹਿੰਦੇ ਕੋਈ ਡਰਨ ਦੀ ਲੋੜ ਨਹੀਂ, ਜਿੰਨਾ ਚਿਰ ਜਨ ਮਰਜ਼ੀ ਰਹੇ ਇੱਥੇ। ਇਉਂ ਮਹਾਰਾਜ ਕਹਿੰਦੇ ਜਿਵੇਂ ਕਵਲ ਫੁੱਲ ਬੜਾ ਕੋਮਲ ਹੁੰਦਾ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦਿਲ ਵੀ ਬੜਾ ਕੋਮਲ ਹੈ, ਰਹਿਮ ਦਿਲ ਹਨ ਆਪ ਜੀ। ਉਹ ਕਵਲ ਫੁੱਲ ਦੇ ਵਿੱਚ ਜਿਵੇਂ ਕੂੜਾਪਣ ਹੈ, ਇੱਧਰ ਮਹਾਰਾਜ ਦੇ ਹਿਰਦੇ ਵਿੱਚ ਕੂੜਾਪਣ ਹੈ, ਦਰਬੀ ਭੂਤ ਹੈ, ਉਹ ਬਰਾਬਰਤਾ ਹੈ। ਲਾਲ ਲਾਲ ਮਾਨੀਏ। ਜਿਵੇਂ ਕਵਲ ਫੁੱਲ ਲਾਲ ਹੁੰਦਾ, ਲਾਲੀ ਸਹਿਤ ਹੁੰਦਾ, ਇਉਂ ਗੁਰੂ ਮਹਾਰਾਜ ਦੇ ਚਰਨ ਕਹਿੰਦੇ ਪ੍ਰੇਮ ਦੀ ਲਾਲੀ ਸਹਿਤ ਹਨ। ਰਾਜਤ ਮਰਾਲ ਰਾਜ ਸੰਤਨ ਸਮਾਜ ਪਾਸ। ਜਿਵੇਂ ਕਹਿੰਦੇ ਤਲਾਅ ਦੇ ਇਰਦ ਗਿਰਦ ਜਿਹੜੇ ਕੋਈ ਰਾਜ ਹੰਸ ਹੈ ਉਹ ਬਰਾਜਦੇ ਹੈ, ਬੜੇ ਬੜੇ ਹੰਸ ਸਜਦੇ ਹੈ। ਇੱਧਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਹਜ਼ੂਰੀ ਵੀ ਜਿਹੜੇ ਸਾਧੂ ਸੰਤ ਹੈ, ਕਿਰਪਾਲ ਦਾਸ ਵਰਗੇ ਹੋਰ, ਉਹ ਕਹਿੰਦੇ ਜਿਹੜਾ ਬੜਾ ਭਾਰੀ ਇਕੱਠ ਹੈ ਇਹੀ ਇਹ ਸਜ ਰਿਹਾ ਹੈ ਹੰਸਾ ਵਾਂਗ। ਪਾਸ ਹੈ ਪਰਾਗ ਦਿਨ ਰਹਿਣ ਮੈਂ ਸੁਹਾਨੀ ਹੈ। ਕਵਲ ਫੁੱਲ ਦੇ ਵਿੱਚ ਕਹਿੰਦੇ ਪਰਾਗ ਹੁੰਦੀ ਹੈ, ਉਹ ਧੂੜਾ ਜਿਹਾ ਹੁੰਦਾ ਹੈ ਜਿਹਦੇ ਵਿੱਚੋਂ ਖੁਸ਼ਬੋਈ ਮਹਿਕ ਆਉਂਦੀ ਹੈ। ਇਉਂ ਕਹਿੰਦੇ ਕਵਲ ਫੁੱਲ ਵਿੱਚ ਜਿਵੇਂ ਪਰਾਗ ਹੁੰਦਾ, ਇੱਧਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਦੇ ਵਿੱਚ ਪਾਸ ਵੀ ਪਰਾਗ ਹੈ, ਧੂੜੀ ਹੈ। ਜਦੋਂ ਆਪ ਸਿੱਖ ਸੇਵਕਾਂ ਦੀ ਸਹਾਇਤਾ ਕਰਨ ਲਈ ਉਹ ਦੌੜ ਭੱਜ ਕਰਦੇ, ਕਾਹਲੀ ਨਾਲ ਜਾਂਦੇ, ਜੋ ਚਰਨਾਂ 'ਤੇ ਧੂੜੀ ਪਈ ਹੋਈ ਹੈ ਸੋਭ ਰਹੀ ਹੈ। ਇਸ ਤਰ੍ਹਾਂ ਮਾਰੋ ਉਧਰ ਕਵਲ 'ਤੇ ਪਰਾਗ ਹੈ, ਇੱਧਰ ਮਹਾਰਾਜ ਦੇ ਚਰਨਾਂ 'ਤੇ ਧੂੜੀ ਸੋਭ ਰਹੀ ਹੈ ਸਿੱਖ ਸੇਵਕਾਂ ਦੀ ਸਹਾਇਤਾ ਕਰਨ ਸਮੇਂ। ਦਿਨ ਰਹਿਣ ਮੈਂ ਸੁਹਾਨੀ। ਉਧਰ ਜਿਹੜੇ ਕਵਲ ਫੁੱਲ ਦਿੰਦੇ ਸਮੇਂ ਤਾਂ ਸੋਭਦੇ ਖਿੜੇ ਰਹਿੰਦੇ ਹੈ, ਪਰ ਇਹ ਨਿਊਨਤਾ ਹੈ ਵੀ ਉਹ ਰਾਤ ਨੂੰ ਨਹੀਂ, ਰਾਤ ਨੂੰ ਬੰਦ ਹੋ ਜਾਂਦੇ, ਮੁਰਝਾ ਦਿੰਦੇ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨ ਜਿਹੜੇ ਦਿਨ ਰਾਤ ਹੀ ਉਹ ਸੋਭਦੇ ਨੇ, ਖਿੜੇ ਹੈ, ਸਾਰਿਆਂ ਨੂੰ ਭੋਗ ਭਗਤੀ ਦੀ ਮਹਿਕ ਵੰਡਦੇ ਹਨ। ਸਿਲੀ ਮੁਖ ਸਿੱਖ ਮਨ ਸੌਰਭ ਆਨੰਦ ਹੇਤ। ਇਸ ਤਰ੍ਹਾਂ ਕਹਿੰਦੇ ਜਿਹੜੇ ਭੌਰੇ ਹੈ ਉਹ ਬੜਾ ਆਨੰਦ ਲੈਣ ਵਾਸਤੇ, ਖੁਸ਼ਬੂ ਲੈਣ ਵਾਸਤੇ, ਜਿਹੜੇ ਕਵਲ ਫੁੱਲ ਦੇ ਇਰਦ ਗਿਰਦ ਘੁੰਮਦੇ ਹੈ ਭੌਰੇ। ਇੱਧਰ ਸਿੱਖਾਂ ਦਾ ਜਿਹੜਾ ਮਨ ਰੂਪੀ ਭੌਰਾ ਹੈ, ਮਹਾਰਾਜ ਦੇ ਚਰਨਾਂ ਪਾਸੋਂ ਆਨੰਦ ਰੂਪੀ ਜਿਹੜੀ ਸੁਗੰਧੀ ਉਹਨੂੰ ਲੈਣ ਵਾਸਤੇ, ਉਹ ਕਹਿੰਦੇ ਘੁੰਮਦੇ ਇਰਦ ਗਿਰਦ ਮਹਾਰਾਜ ਦੇ ਚਰਨਾਂ ਦੇ ਪਾਸ, ਸਿੱਖਾਂ ਦੇ ਮਨ ਰਹਿ ਰਹੇ ਜੁੜ ਰਹੇ ਹਨ। ਸ਼ੋਰਤ ਨ ਆਸ ਪਾਸ ਸਦਾ ਸੋ ਪ੍ਰਭਾਨੀ। ਜਿਵੇਂ ਭੌਰੇ ਸੁਗੰਧੀ ਲੈਣ ਵਾਸਤੇ, ਆਨੰਦ ਲੈਣ ਵਾਸਤੇ ਨੇੜਾ ਤੇੜਾ ਨਹੀਂ ਛੱਡਦੇ, ਹਮੇਸ਼ਾ ਕਵਲ ਫੁੱਲ ਦੇ ਇਰਦ ਗਿਰਦ ਹੀ ਘੁੰਮਦੇ ਹੈ, ਸਿੱਖਾਂ ਦੇ ਮਨ ਜਿਹੜੇ ਹਨ ਆਨੰਦ ਲੈਣ ਵਾਸਤੇ ਮਹਾਰਾਜ ਦੇ ਚਰਨਾਂ ਦਾ ਪਾਸਾ ਨਹੀਂ ਛੱਡਦੇ, ਹਜ਼ੂਰੀ ਨਹੀਂ ਛੱਡਦੇ, ਸਦਾ ਇਰਦ ਗਿਰਦ ਹੀ ਮਹਾਰਾਜ ਦੇ ਚਰਨਾਂ ਦੇ ਘੁੰਮਦੇ ਸਿੱਖਾਂ ਦੇ ਮਨ। ਉਦਕ ਕਰਮ ਛੋਏ ਸਾ ਕਹਿਣਾ ਪਰਮ ਮਲ। ਕਵੀ ਜੀ ਕਹਿੰਦੇ ਜਿਵੇਂ ਕਵਲ ਫੁੱਲ ਨੂੰ ਪਾਣੀ ਨਹੀਂ ਨਾ ਛੋ ਸਕਦਾ ਹੈ, ਜੋ ਕਮਲ ਰਹੇ ਵਿੱਚ ਪਾਣੀ ਨਹੀਂ, ਉਹ ਨਿਰਲੇਪ ਹੋ ਕੇ ਰਹਿੰਦਾ, ਉੱਪਰ ਹੋ ਕੇ ਰਹਿੰਦਾ ਹੈ। ਇਸ ਤਰ੍ਹਾਂ ਗੁਰੂ ਮਹਾਰਾਜ ਦੇ ਕਹਿੰਦੇ ਚਰਨਾਂ ਨੂੰ ਜਿਹੜਾ ਕਰਮ ਰੂਪੀ ਪਾਣੀ ਇਹ ਨਹੀਂ ਛੋ ਸਕਦਾ, ਔਰ ਸਾਡੇ ਜਿਹੜੇ ਕੋਈ ਪਾਪ ਰੂਪ ਕਰਮ ਹੈ, ਜਦੋਂ ਅਸੀਂ ਮਹਾਰਾਜ ਦੇ ਚਰਨਾਂ 'ਤੇ ਜਾ ਕੇ ਮੱਥਾ ਟੇਕਦੇ ਹਾਂ, ਮਹਾਰਾਜ ਦੇ ਚਰਨਾਂ 'ਤੇ ਤਾਂ ਨਹੀਂ ਕੋਈ ਪਾਪ ਚੜ੍ਹ ਜਾਂਦੇ। ਕਹਿੰਦੇ ਇਸ ਤਰ੍ਹਾਂ ਸਾਡੇ ਪਾਪਾਂ ਰੂਪੀ ਜਿਹੜਾ ਪਾਣੀ ਹੈ, ਇਹ ਕਰਮ ਹੈ, ਗੁਰੂ ਮਹਾਰਾਜ ਦੇ ਚਰਨਾਂ ਨੂੰ ਇਹ ਛੋਹਦਾ ਨਹੀਂ ਹੈ, ਇਸ ਤਰ੍ਹਾਂ ਪ੍ਰਭਾਵ ਨਹੀਂ ਪੈਂਦਾ ਮਹਾਰਾਜ ਦੇ ਚਰਨਾਂ 'ਤੇ, ਪਾਪ ਨਹੀਂ ਲੱਗਦਾ ਚਰਨਾਂ ਨੂੰ। ਐਸੋ ਸ੍ਰੀ ਗੋਬਿੰਦ ਸਿੰਘ ਪਾਦ ਕੰਜ ਜਾਨੀਏ। ਉਹਦੇ ਕਰਮ ਛੋਏ ਸ਼ਕਨਾ ਭਰਮ ਮਲ। ਇਸ ਤਰ੍ਹਾਂ ਜਿਹੜਾ ਜਿਵੇਂ ਚਰਨ ਕਵਲ ਫੁੱਲ ਨੂੰ ਮੈਲ ਲੱਗ ਜਾਂਦੀ, ਜਾਲਾ ਜੂੜਾ ਜਿਹਾ ਲੱਗ ਜਾਂਦਾ ਕਮਲ ਦੇ ਹੇਠਾਂ, ਨਾਲੀ ਉਹ ਵੀ ਮੈਲ ਨਾਲ ਲਿਬੜੀ ਹੁੰਦੀ ਹੈ। ਇੱਧਰ ਮਹਾਰਾਜ ਕਹਿੰਦੇ ਜਿਹੜਾ ਮਹਾਰਾਜ ਦੇ ਚਰਨਾਂ ਨੂੰ, ਗੁਰਸਿੱਖਾਂ ਦੇ ਅੰਦਰ ਜਿਹੜਾ ਕੋਈ ਭਰਮ ਰੂਪੀ ਮੈਲ ਜੀ ਹੈ, ਭਰਮ ਭੁਲੇਖੇ ਹੈ, ਇਹ ਨਹੀਂ ਛੋ ਸਕਦੇ, ਇਹਦਾ ਨਹੀਂ ਕੋਈ ਪ੍ਰਭਾਵ ਪੈਂਦਾ। ਵੀ ਮਹਾਰਾਜ ਭਰਮੀ ਲੋਕਾਂ ਦੀਆਂ ਗੱਲਾਂ ਜਿਹੀਆਂ ਸੁਣ ਸੁਣ ਕੇ ਜਿਵੇਂ ਅਸੀਂ ਭਰਮ ਜਾਂਦੇ, ਭਟਕ ਜਾਂਦੇ, ਵੀ ਮਹਾਰਾਜ ਦੇ ਚਰਨ ਭਟਕ ਜਾਂਦੇ ਹੋਣ, ਮਹਾਰਾਜ ਦੇ ਚਰਨਾਂ 'ਤੇ ਕੋਈ ਨਹੀਂ ਪ੍ਰਭਾਵ ਪੈਂਦਾ, ਭਰਮ ਰੂਪੀ ਮੈਲਾਂ ਨੂੰ ਕੱਟਦੇ ਹਨ। ਐਸੋ ਸ੍ਰੀ ਗੋਬਿੰਦ ਸਿੰਘ ਪਾਦ ਕੰਜ ਜਾਨੀਏ। ਕਵੀ ਜੀ ਕਹਿੰਦੇ ਇਸ ਤਰ੍ਹਾਂ ਦੇ ਭਾਈ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਿਹੜੇ ਚਰਨ ਹੈ ਕਮਲ ਮਹਾਨ, ਜਾਣ ਲਈਏ ਬੜਾ ਸਮਾਨਤਾ ਸਹਿਤ। ਸਵਈਆ ਗੋਬਿੰਦ ਸਿੰਘ ਗੁਰੂ ਗਤ ਦਾਇਕ। ਹੁਣ ਆਪਣੇ ਵੱਲੋਂ ਕਵੀ ਸੰਤੋਖ ਸਿੰਘ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਅੱਗੇ ਬੇਨਤੀ ਕਰ ਰਹੇ, ਅਰਦਾਸ ਜੋਦਰੀ ਕਰ ਰਹੇ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪ ਬੜੀ ਮੁਕਤੀ ਦਾਤੇ ਹੋ। ਆਨ ਕੀ ਆਸ ਨਹੀਂ ਮਨ ਰਾਈ। ਕਵੀ ਨੂੰ ਆਪ ਜੀ ਤੋਂ ਬਗੈਰ ਹੋਰ ਕਿਸੇ ਦੇਵੀ ਦੇਵਤੇ ਪੀਰ ਪੈਗੰਬਰ ਦੀ ਬਹੁਤੀ ਤਾਂ ਕੋਈ ਨਹੀਂ, ਰਾਏ ਜਿੰਨੇ ਵੀ ਥੋੜ੍ਹੇ ਜਿੰਨੇ ਵੀ ਭੋਰਾ ਮਾਤਰ ਵੀ ਕੋਈ ਆਸਾ ਨਹੀਂ ਹੈ। ਆਮ ਮਨੋ ਕਿਤੇ ਕਿਸੇ ਦੀ ਆਸਾ, ਕਿਤੇ ਕਿਸੇ ਦਾ ਸਹਾਰਾ ਲੈਂਦਾ, ਵਿਸ਼ੇ ਤਾਂ ਇੱਥੋਂ ਗੱਲ ਬਣੇ ਇੱਥੋਂ ਬਣੇ, ਪਰ ਕਵੀ ਆਪਣਾ ਅਤੁੱਟ ਭਰੋਸਾ ਜਣਾ ਰਿਹਾ ਵੀ ਹੇ ਗੁਰੂ ਗੋਬਿੰਦ ਸਿੰਘ ਮੁਕਤੀ ਦਾਤਾ, ਆਪ ਤੋਂ ਬਗੈਰ ਮੇਰੇ ਮਨ ਵਿੱਚ ਕਿਸੇ ਹੋਰ ਲਈ ਰੱਤੀ ਰਾਈ ਜਿੰਨੀ ਵੀ, ਜਿਵੇਂ ਸਰੋਂ ਦਾ ਜਿਹੜਾ ਦਾਣਾ ਉਹ ਤੋਂ ਰਾਈ ਦਾ ਦਾਣਾ ਛੋਟਾ ਹੁੰਦਾ ਹੈ, ਇਸ ਤਰ੍ਹਾਂ ਇੱਥੋਂ ਵੀ ਭੋਰਾ ਜਿੰਨਾ ਥੋੜ੍ਹਾ ਜਿੰਨਾ ਵੀ ਮੇਰੇ ਮਨ ਵਿੱਚ ਕਿਸੇ ਹੋਰ ਦੀ ਆਸਾ ਨਹੀਂ ਵੀ ਮੈਥੋਂ ਮੈਨੂੰ ਕੁਛ ਮਿਲੂਗਾ। ਚਾਤ੍ਰਿਕ ਚੀਤ ਮਹੂਰ ਮਹੂਰ। ਗੁਰੂ ਗੋਬਿੰਦ ਸਿੰਘ ਸਾਹਿਬ ਮੇਰਾ ਜਿਹੜਾ ਚਿੱਤ ਰੂਪੀ ਪਪੀਹਾ ਹੈ ਉਹ ਬਾਰ ਬਾਰ ਮਾਰਾ ਰੱਟ ਲਾ ਰਿਹਾ, ਪੁਕਾਰ ਕਰ ਰਿਹਾ, ਬੋਲੀ ਜਾ ਰਿਹਾ ਹੈ। ਸਵਾਤ ਦਿਦਾਰ ਕਬੈ ਇਹ ਪਾਏ, ਆਪ ਜੀ ਦੇ ਜਿਹੜੇ ਸਵਾਤੀ ਬੂੰਦ ਰੂਪੀ ਸੋਹਣੇ ਦਰਸ਼ਨ ਦਿਦਾਰ ਹੈ, ਮੇਰਾ ਚਿੱਤ ਰੂਪੀ ਪੀਹਾ ਕਦੋਂ ਇਹ ਦਰਸ਼ਨ ਰੂਪੀ ਸਵਾਤੀ ਬੂੰਦ ਨੂੰ ਪਾਏਗਾ। ਇਸ ਕਰਕੇ ਮਾਰਾ ਰੱਟ ਲਾ ਰਿਹਾ, ਪੁਕਾਰ ਰਿਹਾ, ਬੋਲ ਰਿਹਾ ਵੀ ਆਪ ਜੀ ਦੇ ਚਰਨਾਂ ਦੇ ਵਿੱਚ ਮੇਰਾ ਮਨ ਦਾ ਨਿਵਾਸ ਹੋਵੇ, ਆਪਦੇ ਚਰਨਾਂ ਦੇ ਦਰਸ਼ਨ ਹੋਣ, ਆਪਦੇ ਚਰਨਾਂ ਵਿੱਚ ਮੇਰਾ ਮਨ ਜੁੜੇ, ਚਿੱਤ ਜੁੜੇ ਜੀ। ਜੀਓ ਪਤੰਗ ਸਨੇਹ ਕੀ ਡੋਰ, ਇਹ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮੇਰਾ ਜਿਹੜਾ ਇਹ ਜੀਵ ਹੈ ਨਾ ਅੰਦਰਲਾ, ਇਹ ਪਤੰਗੇ ਵਾਂਗ ਹੈ, ਇਸ ਤਰ੍ਹਾਂ ਮੋਹ ਦੀ ਡੋਰ ਦੇ ਨਾਲ ਮਾਰਾ ਬੰਨਿਆ ਹੋਇਆ, ਮੇਰਾ ਜਿਹੜਾ ਜੀ ਰੂਪੀ ਪਤੰਗਾ ਹੈ ਮੋਹ ਰੂਪੀ ਡੋਰ ਦੇ ਨਾਲ ਬੰਨਾ ਹੋਇਆ ਹੈ। ਬੰਦਾ ਡੱਗ ਡੋਲ ਸੋ ਲੇ ਹੋ ਮਿਲਾਏ, ਇਹ ਡੋਰ ਨਾਲ ਬੰਧਿਆ ਡਾਵਾਂ ਡੋਲ ਹੋ ਰਿਹਾ, ਜਿਵੇਂ ਪਤੰਗ ਗੁੱਡਾ ਉਹ ਡੋਰ ਦੇ ਸਹਾਰੇ ਉੱਡਦਾ ਹੁੰਦਾ ਹੈ ਆਕਾਸ਼ ਵਿੱਚ, ਜੇ ਤਾਂ ਉਹ ਡੋਰ ਰਾਹੀਂ ਤੁਣਕਾ ਜਿਹਾ ਵੱਜਦਾ ਰਹੇ ਫਿਰ ਤਾਂ ਗੁੱਡਾ ਟਿਕਿਆ ਰਹਿੰਦਾ ਹੈ, ਜੇ ਉਹ ਜਿਹੜਾ ਗੁੱਡੇ ਨੂੰ ਉਡਾ ਰਿਹਾ ਉਹ ਟੁਣਕਾ ਜਾਂ ਨਾ ਮਾਰੇ ਅੱਗੇ ਪਿੱਛੇ, ਜੇ ਨਾ ਡੋਰ ਨੂੰ ਕਰੇ ਫਿਰ ਉਹ ਟਪੂਸੀ ਜੀ ਮਾਰ ਜਾਂਦਾ, ਐਂ ਪਿੰਗਾ ਟੇਢਾ ਜਾਂ ਡਾਵਾਂ ਡੋਲ ਜਿਹਾ ਹੋ ਜਾਂਦਾ ਹੈ। ਕਹਿੰਦੇ ਇਸ ਤਰ੍ਹਾਂ ਮਾਰਾ ਮੇਰਾ ਜਿਹੜਾ ਚਿੱਤ ਰੂਪੀ ਪਤੰਗ ਹੈ ਇਹ ਮੋਹ ਦੀ ਡੋਰ ਨਾਲ ਪ੍ਰੇਮ ਦੀ ਡੋਰ ਨਾਲ ਬੰਨਿਆ ਡਾਵਾਂ ਡੋਲ ਹੋ ਰਿਹਾ, ਸੋ ਮਾਰਾ ਆਪਣਾ ਸਹਾਰਾ ਦੇਣ ਰੂਪੀ ਮਾਰਾ ਆਪ ਤੁਣਕਾ ਜਾ ਮਾਰੋ, ਇਸ ਤਰ੍ਹਾਂ ਮੈਂ ਡਾਵਾਂ ਡੋਲ ਤੋਂ ਮੈਨੂੰ ਮਾਰਾ ਬਚਾ ਲਓ, ਉਹ ਆਪਣੇ ਚਰਨਾਂ ਵਿੱਚ ਹੀ ਮਿਲਾ ਲਓ ਜੀ। ਸਿੰਧ ਹੁਤਾਸਨ ਹੈ ਭਾਵ ਕੀ, ਮਾਰਾ ਜਿਹੜੀ ਸੰਸਾਰ ਦੀ ਗਤਕੀ ਜਿਹੜੀ ਹਾਲਤ ਹੈ ਦਸ਼ਾ ਹੈ, ਇਹ ਤਾਂ ਜਿਵੇਂ ਸਮੁੰਦਰ ਦੀ ਬੜਬਾ ਅਗਨੀ ਹੈ, ਉਹ ਪੁਰਾਣਾ ਵਿੱਚ ਲਿਖਿਆ ਵੀ ਸਮੁੰਦਰ ਲਈ ਹੇਠਲੀ ਜਿੱਥੇ ਘੜਾੜ ਹੈ ਉੱਥੇ ਇੱਕ ਘੋੜੀ ਜੀ ਹੈ, ਘੋੜੀ ਦੇ ਮੂੰਹ ਵਿੱਚੋਂ ਅੱਗ ਦੀਆਂ ਲਾਟਾਂ ਲੱਗ ਰਹੀਆਂ, ਅਤੇ ਉਹ ਜਿੰਨਾ ਪਾਣੀ ਹੈ ਉਹ ਸਾਰਾ ਉੱਥੇ ਸੜ ਮੱਚ ਰਿਹਾ ਹੈ। ਇਸ ਤਰ੍ਹਾਂ ਸੰਸਾਰ ਦੀ ਜਿਹੜੀ ਹਾਲਤ ਹੈ ਉਹ ਤਾਂ ਸਮੁੰਦਰ ਦੀ ਅਗਨੀ ਬੱਤ ਹੈ, ਮਹਾਰਾਜ ਸੜ ਰਹੇ ਅਸੀਂ ਜੀਵ। ਮੋਹੇ ਮਾਇਆ ਕਰ ਲੇ ਹੋ ਬਚਾਏ, ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਾਰੇ ਤੇ ਮਿਹਰ ਕਰਕੇ ਦਇਆ ਕਰਕੇ ਇਸ ਸੰਸਾਰ ਦੀ ਅਗਨੀ ਜਿਹੜੀ ਤ੍ਰਿਸ਼ਨਾ ਦੀ ਹੈ ਕਾਮ ਕ੍ਰੋਧ ਦੀ ਹੈ ਇਥੋਂ ਮੈਨੂੰ ਬਚਾ ਲੋ ਕਵੀ ਨੂੰ। ਕਬਿਤ ਦਊ ਕਰ ਬੰਦ ਕਰ ਬੰਦਤ ਗੋਬਿੰਦ ਸਿੰਘ, ਇਸ ਤਰ੍ਹਾਂ ਮੈਂ ਦੋਵੇਂ ਹੱਥ ਜੋੜ ਕੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਨਮਸਕਾਰ ਕਰਦਾ। ਦੇਤ ਹੈ ਆਨੰਦ ਸੁਖ ਕੰਦ ਅਗ ਮੰਦ ਹੀ, ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਆਨੰਦ ਦੇਣ ਵਾਲੇ ਹੈ, ਸੁਖਾਂ ਦੇ ਕੰਧ ਬੱਦਲ ਹਨ, ਪਾਪਾਂ ਨੂੰ ਤਾਂ ਮੰਦ ਕਰ ਦੇਣ ਵਾਲੇ ਹੈ, ਨਿਉਣ ਕਰ ਦੇਣ ਵਾਲੇ ਹਨ। ਸਿਆਲ ਤੇ ਮਰਗਿੰਦਰ ਪੱਟ ਬੀਜ ਨੇ ਦਨਿੰਦ ਕਰੇ, ਹਾਂ ਜਿਹੜੇ ਕੋਈ ਸਿਆਲ ਵਰਗੇ ਸੀ, ਗਿਦੜਾਂ ਵਰਗੇ ਡਰਪੋ ਕੈਰ ਸੀ, ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸ਼ੇਰਾਂ ਵਰਗੇ ਬਣਾ ਤਾ, ਜਿਵੇਂ ਸ਼ੇਰ ਭਵਕਾਂ ਮਾਰਦੇ ਹੁੰਦੇ ਅੰਮ੍ਰਿਤ ਛੱਕ ਕੇ, ਜਿਹੜੇ ਖਾਲਸੇ ਹੈ ਮੈਦਾਨੇ ਜੰਗ ਵਿੱਚ ਭਵਕਾਂ ਮਾਰਦੇ ਸੀ, ਆਓ ਦੁਸ਼ਟੋ ਆਓ ਸਾਹਮਣੇ, ਇਹ ਅੰਮ੍ਰਿਤ ਦੀ ਦਾਤ ਬਖਸ਼ ਕੇ ਕਹਿੰਦੇ ਜਿਹੜੇ ਡਰਪੋਕ ਸੀ ਨਾ ਕੈਰ ਸੀ ਹਰਨਾਂ ਵਰਗੇ ਦੇਖ ਕੇ ਭੱਜਦੇ ਸੀ, ਉਹਨਾਂ ਨੂੰ ਸ਼ੇਰਾਂ ਵਰਗੇ ਭਵਕਾਂ ਮਾਰਨ ਵਾਲੇ ਲਲਕਾਰੇ ਮਾਰਨ ਵਾਲੇ ਆਪ ਜੀ ਨੇ ਬਣਾ ਦਿੱਤਾ। ਜਿਵੇਂ ਉਹ ਇੱਕ ਵਾਰੀ ਹੁਕਮਤ ਸਿੰਘ ਜਿਹੜਾ ਪਹਿਲਾਂ ਇੱਥੇ ਸਪੀਕਰ ਰਿਹਾ ਹੈ, ਇਹ ਅੰਮ੍ਰਿਤ ਦੀ ਇੱਕ ਵਾਰੀ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਮਹਿਮਾ ਵਡਿਆਈ ਕਰ ਰਿਹਾ ਸੀ, ਆਪਣੀ ਹੱਡਬੀਤੀ ਦੱਸ ਰਿਹਾ ਸੀ ਵੀ ਕਿਸੇ ਨਗਰ ਦੇ ਵਿੱਚ ਇੱਕ ਘਰ ਬਾਣੀਆਂ ਦਾ ਸੀ, ਬਾਕੀ ਸਾਰੇ ਇੱਧਰ ਉੱਧਰ ਉਹਨਾਂ ਦੇ ਮੁਸਲਮਾਨਾਂ ਦੇ ਘਰ ਸੀ, ਅਤੇ ਜਦੋਂ ਕੋਈ ਮਾੜਾ ਮੋਟਾ ਜਿਹਾ ਬਾਣੀ ਉੱਚਾ ਬੋਲਦੇ ਉਹ ਸਾਰੇ ਇਰਦ ਗਿਰਦ ਉਹਨਾਂ ਦੇ ਪੈ ਜਾਂਦੇ ਟੁੱਟ ਕੇ, ਉਹਨਾਂ ਨੂੰ ਡਾਂਗਾ ਗਰਾਸਾ ਲੈ ਕੇ ਉਹ ਵਿਚਾਰੇ ਅੰਦਰ ਵੜ ਜਾਂਦੇ ਡਰਦੇ ਅਤੇ ਬਾਹਰ ਨਾ ਨਿਕਲਦੇ। ਆਪੋ ਵਿੱਚ ਹੀ ਫਿਰ ਵਿਚਾਰਾਂ ਕਰਦੇ ਵੀ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਈਏ, ਅਕਾਲ ਤਖ਼ਤ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕੀਏ, ਫਿਰ ਇਹਨਾਂ ਤੋਂ ਲਈਏ ਬਦਲਾ, ਫਿਰ ਇਹਨਾਂ ਦੇ ਸਾਹਮਣੇ ਕਹਿੰਦੇ ਬਣੀ ਸ਼ੇਰ ਬਣੀਏ ਗਜੀਏ। ਇਸ ਤਰ੍ਹਾਂ ਕਹਿੰਦੇ ਖਿਆਲ ਕਰਕੇ ਸਾਰੇ ਪਰਿਵਾਰ ਸਮੇਤ ਇੱਥੇ ਆ ਗਏ ਅਤੇ ਅੰਮ੍ਰਿਤ ਛਕ ਕੇ ਕਿਰਪਾਨਾਂ ਪਹਿਨ ਕੇ ਉੱਥੇ ਗੜਾਸੇ ਤੀਰ ਅਤੇ ਹੋਰ ਸਾਰਾ ਕੁਝ ਖਰੀਦ ਕੇ ਨਾ ਅਤੇ ਆ ਗਏ ਆਪਣੇ ਪਿੰਡ ਵਿੱਚ। ਅਤੇ ਹੁਣ ਅੰਮ੍ਰਿਤ ਦੀ ਜਿਹੜੀ ਪਾਣ ਚੜ੍ਹ ਗਈ ਹੈ ਖੰਡੇ ਬਾਟੇ ਦੀ, ਅਤੇ ਜਦੋਂ ਉਹ ਮਾੜਾ ਜਿਹਾ ਗੱਲਬਾਤ ਜੀ ਕੀਤੀ ਅਤੇ ਉਹ ਪੈਣ ਲੱਗੇ ਟੁੱਟ ਕੇ ਉਹਨਾਂ ਨੂੰ ਅਲੀ ਅਲੀ ਕਰਕੇ, ਅਤੇ ਇੱਧਰ ਵੀ ਇਹਨਾਂ ਨੇ ਕੱਢ ਲਏ ਬਰਸ਼ੇ, ਕਹਿੰਦੇ ਆਓ ਗਾਂ ਨਿਕਲੋ। ਉਹ ਬਾਕੀ ਕਹਿਣ ਲੱਗਿਆ ਵੀ ਹੁਣ ਨਾ ਇਹਨਾਂ ਨੂੰ ਕੁਝ ਕਹੋ। ਕਹਿੰਦੇ ਹੁਣ ਕੀ ਹੈ? ਕਹਿੰਦੇ ਹੁਣ ਨਹੀਂ ਇਹਨਾਂ ਨੇ ਡਰਨਾ, ਹੁਣ ਨਹੀਂ ਇਹਨਾਂ ਨੇ ਡਰਨਾ ਹੈ, ਹੁਣ ਤਾਂ ਮਾਰਨਗੇ ਸਾਨੂੰ ਇਹ। ਕਹਿੰਦੇ ਕਾਰਨ ਕੀ ਹੈ? ਕਹਿੰਦੇ ਅੰਮ੍ਰਿਤਸਰ ਜਾਏ ਉੱਥੋਂ, ਕਹਿੰਦੇ ਖੰਡੇ ਬਾਟੇ ਦਾ ਆਬਿਆਤ ਪੀ ਅੰਮ੍ਰਿਤ ਪੀ ਆਏ, ਇਹ ਤਾਂ ਹੁਣ ਸ਼ੇਰ ਬਣ ਗਏ ਅਤੇ ਹੁਣ ਆਪਾਂ ਕੁਝ ਬੋਲਾਂਗੇ ਆਪਾਂ ਨੂੰ ਇਹ ਮਾਰ ਕੇ ਕਿਰਪਾਨ ਵਰਸ਼ਾ ਦੇ ਲਪੇਟ ਦੇਣਗੇ। ਕਹਿੰਦੇ ਇਸ ਤਰ੍ਹਾਂ ਇਹ ਖੰਡੇ ਬਾਟੀ ਦੀ ਪੌਲ ਦੇ ਇਹਦੇ ਵਿੱਚ ਸ਼ਕਤੀ ਹੈ, ਜਿਹੜਾ ਪੀ ਲੈਂਦਾ ਉਹ ਨਿਰਭੈ ਹੁੰਦਾ ਅਤੇ ਸ਼ੇਰ ਬਣ ਜਾਂਦਾ ਹੈ। ਇੱਥੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਜਿਸ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਿਹੜੇ ਗਿੱਦੜਾਂ ਵਰਗੇ ਡਰਪੋਕ ਸੀ ਨਾ, ਉਹਨਾਂ ਨੂੰ ਅੰਮ੍ਰਿਤ ਛਕਾ ਕੇ ਸ਼ੇਰਾਂ ਵਰਗੇ ਭਵਕਾਂ ਮਾਰਨ ਵਾਲੇ ਲਲਕਾਰੇ ਬਣਾ ਦਿੱਤਾ। ਬਟ ਵੀ ਜਿੰਨੇ ਦਿਨੇ ਨਿਕਲੇ, ਜਿਹੜੇ ਟਟਾਣੇ ਵਰਗੇ ਸੀ ਨਾ, ਮਾੜਾ ਮਾੜਾ ਜਿਹਾ ਚਾਨਣ ਕਰਦੇ ਸੀ, ਉਹਨਾਂ ਨੂੰ ਸੂਰਜ ਵੱਤ ਵਰਗੇ ਤੇਜ਼ ਪ੍ਰਤਾਪੀ ਬੜੇ ਮਹਾਨ ਦੁਨੀਆਂ ਵਿੱਚ ਪ੍ਰਸਿੱਧ ਕਰ ਦਿੱਤਾ। ਜਿਵੇਂ ਸੂਰਜ ਚਮਕ ਰਿਹਾ ਉਹ ਸੰਸਾਰ ਵਿੱਚ ਚਮਕਣ ਵਾਲੇ, ਸੰਸਾਰ ਵਿੱਚ ਪ੍ਰਤਾਪ ਵਾਲੇ ਬਣਾ ਦਿੱਤਾ। ਕੀਟ ਤੇ ਗਜਿੰਦ ਪੰਥ ਦਇਓ ਗਤ ਵੰਦ, ਜਿਹੜੇ ਕੀੜੀ ਵਰਗੇ ਸੀ ਇਹਨਾਂ ਨੂੰ ਹਾਥੀਆਂ ਵਰਗੇ ਮਹਾਰਾਜ ਨੇ ਬਣਾ ਦਿੱਤਾ ਬਲੀ। ਪੰਥ ਦਇਓ ਗਤ ਵੰਦ ਹੀ, ਜਿਹੜਾ ਪੰਥ ਹੈ ਉਹ ਖਾਲਸਾ ਪੰਥ ਹੈ, ਮੁਕਤੀ ਵਾਲਾ ਬਖਸ਼ ਦਿੱਤਾ। ਜਾਂ ਪੰਥ ਦਾ ਅਰਥ ਰਸਤਾ, ਪੰਥ ਦਾ ਅਰਥ ਖਾਲਸਾ ਪੰਥ, ਜਿਹੜਾ ਮੁਕਤੀ ਦੇਣ ਵਾਲਾ ਖਾਲਸਾ ਪੰਥ ਦਾ ਰਸਤਾ ਹੈ, ਉਹ ਅੰਮ੍ਰਿਤ ਛਕਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਖਸ਼ ਦਿੱਤਾ। ਜਿਹੜੇ ਕੀੜੀ ਵਰਗੇ ਸੀ ਉਹਨਾਂ ਨੂੰ ਹਾਥੀਆਂ ਵਰਗੇ ਬਲੀ ਬਣਾ ਦਿੱਤਾ। ਮਸ਼ਕਾਖ ਗਿੰਦ ਜਿਨ ਕਾਕ ਤੇ ਮਰਾਲ ਬ੍ਰਿੰਦ, ਜਿਸ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਹਿੰਦੇ ਅੰਮ੍ਰਿਤ ਛਕਾ ਕੇ ਬਲ ਦੇ ਕੇ ਵੀਰ ਰਸ ਵਰਗੇ ਜਿਹੜੇ ਮੱਛਰ ਵਰਗੇ ਸੀ ਉਹਨਾਂ ਨੂੰ ਖਗਿੰਦ ਗਰੜ ਵਰਗੇ ਬਣਾ ਦਿੱਤਾ ਬਲੀ। ਅਤੇ ਜਿਨ੍ਹਾਂ ਨੇ ਕਾਂ ਵਰਗੇ ਜਿਹੜੇ ਸੀ ਨਾ ਕਾਲੇ, ਆਪਾਂ ਪੀ ਪੀ ਕੇ ਹੁੱਕਾ ਕਾਲੇ ਹੋਏ ਸੀ ਅੰਦਰੋਂ ਬਾਹਰੋਂ, ਉਹਨਾਂ ਨੂੰ ਕਹਿੰਦੇ ਉਹ ਗਲੋਂ ਲਾ ਕੇ ਅੰਮ੍ਰਿਤ ਛਕਾ ਕੇ ਹੰਸ ਵਰਗੇ ਉੱਜਲ ਬਣਾ ਦਿੱਤਾ ਮਹਾਨ। ਰੰਗ ਜੇ ਨਰਿੰਦ ਕਰੇ ਬੰਦਤ ਮੁਕੰਦ ਹੀ, ਹਾਂ ਜਿਹੜੇ ਕੰਗਾਲ ਸੀ ਉਹਨਾਂ ਨੂੰ ਗੁਰੂ ਮਹਾਰਾਜ ਨੇ ਰਾਜੇ ਬਣਾ ਦਿੱਤਾ। ਇਸੇ ਕਹਿੰਦੇ ਜਿਹੜੇ ਮੁਕਤੀ ਦਾਤੇ ਗੁਰੂ ਗੋਬਿੰਦ ਸਿੰਘ ਹੈ, ਉਹਨਾਂ ਨੇ ਕਹਿੰਦੇ ਜਿਹੜੇ ਬੰਦੇ ਕੀ ਕੈਦਾਂ ਵਿੱਚ ਸੀ, ਜਿਹੜੇ ਅਧੀਨ ਸਨ, ਉਹਨਾਂ ਨੂੰ ਮੁਕੰਦ ਕੀ ਆਜ਼ਾਦ ਕਰ ਦਿੱਤਾ, ਸੁਤੰਤਰ ਕਰ ਦਿੱਤਾ, ਛੜਾ ਦਿੱਤਾ। ਸੁੰਦਰ ਮੁਖਾਰ ਬਿੰਦ ਸੋਹਤ ਸੰਤੋਖ ਸਿੰਘ, ਕਵੀ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਿਹੜਾ ਮੁਖੜਾ ਹੈ ਕਵਲ ਵਰਗਾ, ਕਹਿੰਦੇ ਬੜਾ ਸੁੰਦਰ ਸੋਹਦਾ ਹੈ ਸਜਦਾ ਹੈ। ਹੀਨ ਜੇ ਕਲੰਕ ਤੋਂ ਸਮਾਨ ਹੋਤ ਚੰਦ, ਜੇ ਕਿਤੇ ਕਹਿੰਦੇ ਪੂਰਨਮਾਸੀ ਦਾ ਚੰਦਰਮਾ ਕਲੰਕ ਤੋਂ ਰਹਿਤ ਹੁੰਦਾ, ਉਹਦੇ ਵਿੱਚ ਦਾਗ ਨਾ ਲੱਗਾ ਹੁੰਦਾ, ਫਿਰ ਤਾਂ ਉਹ ਚੰਦਰਮਾ ਨੇ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮੁੱਖ ਵਰਗਾ ਹੋ ਜਾਣਾ ਸੀ, ਪਰ ਚੰਦਰਮਾ ਦੇ ਵਿੱਚ ਕਹਿੰਦੇ ਕਲੰਕ ਲੱਗਾ, ਦਾਗ ਲੱਗਿਆ, ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮੁੱਖ ਵਰਗਾ ਕਲੰਕ ਚੰਦਰਮਾ ਨਹੀਂ ਹੋ ਸਕਦਾ ਹੈ। ਆਪ ਤਾਂ ਦਾਗ ਲਾਉਣ ਵਾਲੇ ਹੈ, ਚੰਦਰਮਾ ਦਾਗੀ ਕਲੰਕੀ ਹੈ, ਉਹਦੇ ਵਿੱਚ ਸੌ ਗੁਣ ਹੈ। ਜੇ ਕਹਿੰਦੇ ਚੰਦਰਮਾ ਕਿਤੇ ਕਲੰਕ ਤੋਂ ਬਿਨਾਂ ਹੁੰਦਾ ਤਾਂ ਗੁਰੂ ਮਹਾਰਾਜ ਦੇ ਮੁੱਖ ਵਰਗਾ ਹੋ ਜਾਣਾ ਸੀ, ਉਹਨੇ ਮਹਿਮਾ ਉਪਮਾ ਪਾ ਲੈਣੀ ਸੀ, ਬਰਾਬਰੀ ਪਾ ਲੈਣੀ ਸੀ। ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਿਹੜਾ ਮੁੱਖ ਹੈ ਉਹ ਪੂਰਨਮਾਸੀ ਦੇ ਚੰਦਰਮਾ ਵਰਗਾ ਨਹੀਂ ਹੈ, ਉਹ ਤਾਂ ਚੰਦਰਮਾ ਤੋਂ ਵੀ ਮਹਾਨ ਤੇਜ ਪ੍ਰਤਾਪ ਵਾਲਾ ਹੈ, ਮਹਾਨ ਸੋਹਣਾ ਹੈ। ਇਸ ਤਰ੍ਹਾਂ ਇਹ ਕਵੀ ਜੀ ਨੇ ਆਪਣੇ ਮੁਖਾਰਬਿੰਦ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਹਿਮਾ ਦਾ ਇਹ ਮੰਗਲ ਕੀਤਾ ਹੈ। ਉਸ ਤੋਂ ਅੱਗੇ ਵੀ ਜਿਹੜੇ ਕਵਿਤ ਹਨ ਉਹ ਜ਼ਿਆਦਾਤਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਹਿਮਾ ਦੇ ਕਵੀ ਨੇ ਲਿਖੇ ਹੈ, ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪੜ੍ਹ ਸੁਣ ਲਵਾਂਗੇ। ਮਸ਼ਕ ਆਖ ਗਿੰਦ ਜਿਨ ਕਾਖ ਤੇ ਮਰਾਲ ਬ੍ਰਿੰਦ, ਰੰਕ ਜੇ ਨਰਿੰਦ ਕਰੇ ਬੰਦਤ ਮੁਕੰਦ ਹੀ, ਸੁੰਦਰ ਮੁਖਾਰ ਬਿੰਦ ਸੋਹਤ ਸੰਤੋਖ ਸਿੰਘ, ਹੀਨ ਜੇ ਕਲੰਕ ਤੋ ਸਮਾਨ ਹੋਤ ਚੰਦ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚੁਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਥ, ਹੇ ਪੂਰਨ ਹੇ ਸਰਵਮੈ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਦਾਨ ਜਾਂ ਕੇ ਸਦਾ ਭਵੇ, ਹੇ ਅਪਰੰਪਰ ਹਰ ਹਰੇ ਅਹਿਪੀ ਹੋ ਬਨਹਾਰ, ਹੇ ਸੰਤਾਂ ਕਾ ਸਦਾ ਸੰਗ ਨਿਧਾਰਾਧਾਰ, ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਪਰੋ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾ ਜਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਤਾਰਨ ਹਾਂ। ਠਾਕੁਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਆ, ਪਿਤਾ ਹਮ ਬਰਕਤੇ